ਸਾਹਿਬ ਜੀਓ, ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜਿਥੇ ਪੰਜ ਵਿਕਾਰ, ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ। ਏਕ ਓਂਕਾਰਾ ਸਤਿਗੁਰੂ ਤੇਹੇ ਪ੍ਰਸਾਦ ਸੱਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸ਼ਨ ਸਾਹਿਬ ਜੀਓ। ਚੌਪਈ ਸਹੰਸਰ ਬਾਹੁ ਭੂਪਤ ਇਕ ਪਇਓ, ਸਰਬ ਦਿਗ ਬਜੈ ਜਿਹ ਸ਼ਿਤ ਕਯੋ, ਰਿਖ ਜਮ ਦਗ ਨਾਸ਼ਰਮ ਇਕ ਕਾਲਾ, ਸਿਵਰ ਕੀਨ ਸੰਗ ਸੈਨ ਵਿਸਾਲਾ, ਸਹੰਸਰ ਬਾਹੁ ਭੂਪਤ ਇਕ ਭਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਦੀਵਾਨ ਸਜ ਰਿਹਾ ਹੈ। ਪ੍ਰਕਾਸ਼ ਸੇਵਾ ਤੋਂ ਉਪਰੰਤ ਗੁਰਬਾਣੀ ਦਾ ਪਾਠ ਜਾਪ ਅਤੇ ਗੁਰਬਾਣੀ ਦਾ ਕੀਰਤਨ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਜੋ ਲੜੀਵਾਰ ਰੂਪ ਚੱਲ ਰਿਹਾ ਹੈ ਆਪਾਂ ਪੜ੍ਹ ਸੁਣ ਰਹੇ ਹਾਂ। ਪਿੱਛੇ ਪ੍ਰਸੰਗ ਸਰਵਣ ਕੀਤਾ ਹੈ, ਜਿਵੇਂ ਗੁਰੂ ਨਾਨਕ ਸਾਹਿਬ ਜੀ ਲਾਹੌਰ ਸ਼ਹਿਰ ਤੋਂ ਚੱਲਦੇ ਹੋਏ ਪਖੰਡੀ ਬ੍ਰਾਹਮਣ ਨੂੰ ਸੰਮਤ ਦਿੰਦੇ ਹੋਏ ਅੱਗੇ ਲਾਹੌਰ ਜ਼ਿਲ੍ਹੇ ਵਿੱਚ ਜਿਹੜਾ ਕੰਗਣਪੁਰ ਪਿੰਡ ਹੈ ਇੱਥੇ ਪਹੁੰਚ ਗਏ। ਲੋਕ ਬਹੁਤ ਨਾਸਤਕ ਨੇ, ਵਿਗੜੇ ਤਿਗੜੇ ਨੇ, ਜਿੱਥੇ ਆਪ ਜੀ ਬੈਠਦੇ ਹੱਥੀਂ ਉਠਾ ਦਿੰਦੇ ਹੈ। ਆਪ ਜੀ ਨੇ ਸਹਿਜੇ ਬਚਨ ਕਿਹਾ ਵੀ ਇੱਥੇ ਹੀ ਵੱਸਦੇ ਰਹੋ। ਫਿਰ ਅੱਗੇ ਚੱਲੇ ਹੈ, ਉਹ ਕਸ਼ੂਰ ਪਿੰਡ ਆ ਗਿਆ ਹੈ। ਇਹ ਲੋਕਾਂ ਨੇ ਬੜਾ ਸੇਵਾ ਕੀਤੀ, ਜਾਣ ਲੱਗੇ ਮਹਾਰਾਜ ਕਹਿੰਦੇ ਵੀ ਤੁਸੀਂ ਉੱਜੜ ਕੇ ਵਸੋ। ਮਰਦਾਨਾ ਕਹਿਣ ਲੱਗਿਆ ਮਹਾਰਾਜ ਤੁਸੀਂ ਬੜੇ ਵੀ ਤੁਹਾਡੇ ਹੀ ਹੋ, ਜਿਨ੍ਹਾਂ ਨੇ ਕੋਈ ਸੇਵਾ ਨਹੀਂ ਕੀਤੀ, ਬੈਠਣ ਲਈ ਜਗ੍ਹਾ ਨਹੀਂ ਦਿੱਤਾ, ਉਹਨਾਂ ਨੂੰ ਕਿਹਾ ਬਸਦੇ ਰਹੋ, ਇਹਨਾਂ ਨੂੰ ਕਹਿਤਾ ਉੱਜੜ ਕੇ ਬਸੋ। ਇਹ ਤੁਸੀਂ ਮਹਾਰਾਜ ਕਿਉਂ ਗੁੱਸੇ ਹੋ ਗਏ? ਮਹਾਰਾਜ ਕਹਿੰਦੇ ਵੀ ਅਸੀਂ ਤਾਂ ਠੀਕ ਹੀ ਕਿਹਾ, ਜਿਨ੍ਹਾਂ ਨੂੰ ਕਿਹਾ ਵੀ ਇੱਥੇ ਵੱਸਦੇ ਨਾ, ਵੀ ਜੇ ਵਿਗੜੇ ਤਿਗੜੇ ਹੈ, ਜੇ ਹੋਰ ਥਾਂ ਜਾਣਗੇ ਉਹਨਾਂ ਨੂੰ ਵੀ ਵਿਗਾੜਨਗੇ, ਇਸ ਕਰਕੇ ਇੱਥੇ ਹੀ ਰਹੋ ਤੁਸੀਂ, ਗਾਹ ਨਾ ਵਿਗਾੜੋ ਕਿਸਾਨ ਨੂੰ। ਇਹ ਵੀ ਲੋਕ ਚੰਗੇ ਇਹਨਾਂ ਨੂੰ ਇਸ ਕਰਕੇ ਵੀ ਜਿੱਥੇ ਜਾਣਗੇ ਉਹ ਉੱਥੋਂ ਵੀ ਲੋਕਾਂ ਨੂੰ ਇਹ ਚੰਗੀ ਮੱਤ ਦੇਣਗੇ, ਵਿਗੜਿਆਂ ਨੂੰ ਸਵਾਰਨਗੇ। ਉਹ ਇਸ ਕਰਕੇ ਫਿਰ ਮਹਾਰਾਜ ਦੇ ਉਹ ਬਚਨ ਕਰਕੇ ਜਿਹੜਾ ਇਹ ਕਸੂਰ ਨਗਰ ਸੀ ਫਿਰ ਇਹ ਕਸੂਰ ਸ਼ਹਿਰ ਵਿੱਚ ਵੱਸ ਗਿਆ। ਹੁਣ ਕਸੂਰ ਸ਼ਹਿਰ ਬਹੁਤ ਵੱਡਾ ਵੱਸਦਾ ਹੈ। ਇੱਥੋਂ ਦੇ ਲੋਕਾਂ ਨੂੰ ਸਮਤ ਦਿੰਦੇ ਹੋਏ ਗੁਰੂ ਮਹਾਰਾਜ ਅੱਗੇ ਮਿੰਟ ਮੁੰਗਰੀ ਜ਼ਿਲ੍ਹੇ ਵਿੱਚ ਚਲੇ ਗਏ। ਇਸ ਜ਼ਿਲ੍ਹੇ ਵਿੱਚ ਸਤਕਰਾ ਨਾਮ ਦਾ ਇੱਕ ਨਗਰ ਹੈ। ਇੱਥੇ ਇੱਕ ਸ਼ਾਹੂਕਾਰ ਬਹੁਤ ਦੁਖੀ ਸੀ, ਉਹਨੂੰ ਮਹਾਰਾਜ ਸੁਖੀ ਕਰਨ ਵਾਸਤੇ ਗਏ ਨੇ। ਜਿੱਥੇ ਇਹਦੀ ਦੁਕਾਨ ਚੱਲ ਰਹੀ ਉੱਥੇ ਨੇੜੇ ਜਿਹੇ ਹੋ ਕੇ ਮਹਾਰਾਜ ਬੈਠ ਗਏ ਅਤੇ ਮਰਦਾਨਾ ਦੇਖਦਾ ਰਿਹਾ। ਬੜੇ ਬੜੇ ਨੌਕਰ ਚਾਕਰ, ਬੜਾ ਸੌਦਾ ਪੱਤਾ ਦਾ ਵਿਖਦਾ ਹੈ। ਅਤੇ ਮਰਦਾਨੇ ਨੇ ਕਿਹਾ, ਮਹਾਰਾਜ ਤੁਸੀਂ ਕਹਿੰਦੇ ਹੋ ਵੀ ਜਿਹੜਾ ਨਾਮ ਨਹੀਂ ਜਪਦਾ ਹੈ, ਦਾਨ ਨਹੀਂ ਕਰਦਾ, ਉਹ ਮਨੁੱਖ ਦੁਖੀ ਹੁੰਦਾ, ਸੁਖੀ ਨਹੀਂ ਹੁੰਦਾ ਹੈ। ਇੱਥੇ ਤਾਂ ਮਹਾਰਾਜ ਤੁਹਾਡਾ ਵਚਨ ਨਹੀਂ ਪੂਰਾ ਦਿਸਦਾ। ਮੈਂ ਸਵੇਰ ਦਾ ਦੇਖਦਾ, ਨਾ ਇਹਨੇ ਕੋਈ ਨਾਮ ਜਪਿਆ, ਨਾ ਕਿਸੇ ਨੂੰ ਕਾਣੀ ਕੁੱਡੀ ਦਾਨ ਕੀਤੀ ਹੈ, ਅਤੇ ਫਿਰ ਵੇਖੋ ਕਿੰਨਾ ਸੁਖੀ ਹੈ, ਕਿੰਨੇ ਨੌਕਰ ਚਾਕਰ ਇਹਦੇ ਕੋਲ ਘੁੰਮਦੇ ਰਹੇ, ਕਿੰਨਾ ਵਪਾਰ ਵਧ ਗਿਆ, ਚੱਲਦਾ, ਮਾਇਆ ਤਾਰੀ ਹੈ, ਮੌਜਾਂ ਲੁੱਟਦਾ। ਮਹਾਰਾਜ ਕਹਿੰਦੇ, ਮਰਦਾਨੇ, ਨਾਮ ਤੋਂ ਦਾਨ ਤੋਂ ਬਿਨਾਂ ਮਨੁੱਖ ਨਹੀਂ ਸੁਖੀ ਹੋ ਸਕਦਾ ਹੈ। ਨਾਮ ਜਪੇ ਬਿਨਾਂ ਗਿਆਨ ਨਹੀਂ ਹੁੰਦਾ, ਗਿਆਨ ਤੋਂ ਬਿਨਾਂ ਸੁਖੀ ਨਹੀਂ। ਜੇ ਸ਼ੰਕਾ ਹੈ ਤਾਂ ਫਿਰ ਇਹਨੂੰ ਪੁੱਛ ਕੇ ਦੇਖ ਲਾ ਵੀ ਤੂੰ ਸੁਖੀ ਹੈ। ਮਰਦਾਨੇ ਨੇ ਜਦੋਂ ਜਾ ਕੇ ਪੁੱਛਿਆ, ਇਹ ਤਾਂ ਹਾਂ ਮਾਰ ਕੇ ਰੋਣ ਲੱਗ ਪਿਆ। ਕਹਿਣ ਲੱਗਿਆ, ਹੋਏ ਫਕੀਰਾ ਦਰਵੇਸ਼ਾ, ਮੇਰੇ ਵਰਗਾ ਤਾਂ ਕੋਈ ਸੰਸਾਰ ਵਿੱਚ ਕੋਈ ਦੁਖੀ ਮਨੁੱਖ ਨਹੀਂ ਹੋਣਾ। ਉਹ ਬਹੁਤ ਗੁੱਝਾ ਦੁੱਖ ਹੈ, ਮੈਂ ਜੋ ਕਿਸੇ ਨੂੰ ਦੱਸ ਨਹੀਂ ਸਕਦਾ। ਫਿਰ ਉਹ ਮਰਦਾਨੇ ਦੇ ਪੁੱਛਣ ਤੋਂ ਆਪਣੇ ਘਰਵਾਲੀ ਦੀ ਸਾਰੀ ਗੱਲ ਸੁਣਾਈ ਇਸਨੇ। ਫਿਰ ਮਹਾਰਾਜ ਕੋਲੇ ਲੈ ਆਇਆ ਮਰਦਾਨਾ, ਵੀ ਇਹ ਮਹਾਰਾਜ ਨੂੰ ਸੁਣਾਏ, ਜਿਹੜਾ ਦੁਖੀ ਉਹਨੂੰ ਸੁਖੀ ਕਰ ਦਿੰਦੇ। ਮਹਾਰਾਜ ਨੂੰ ਦੱਸਿਆ, ਮਹਾਰਾਜ ਕਹਿੰਦੇ ਵੀ ਇਹ ਕੀਤੇ ਕਰਮ ਅਨੁਸਾਰ ਦੁੱਖ ਸੁੱਖ ਆਉਂਦੇ ਹੈ, ਇਸ ਕਰਕੇ ਤੇਰੀ ਗੱਲ ਕੀ ਹੈ, ਜਿਹੜੇ ਵੱਡੇ ਵੱਡੇ ਅਵਤਾਰ ਹੈ, ਵੀਰ ਹੈ, ਦੇਵੀ ਦੇਵਤੇ ਹੈ, ਰਿਸ਼ੀ ਮੁਨੀ ਹੈ, ਜਿਹਨੇ ਵੀ ਮਾੜਾ ਕਰਮ ਕੀਤਾ ਉਹਨੂੰ ਦੁੱਖ ਹੋਇਆ, ਦੁੱਖ ਕਰਕੇ ਉਹ ਰੋਇਆ। ਫਿਰ ਇਸ ਦੇ ਪਰਸਾਏ ਮਹਾਰਾਜ ਨੇ ਇੱਕ ਸਲੋਕ ਉਚਾਰਨ ਕੀਤਾ, ਸਹਸਰਦਾਨ ਦੇ ਇੰਦਰ ਰਵਾਇਆ, ਜਿਹੜਾ 33 ਕਰੋੜ ਦੇਵਤੇ ਦਾ ਰਾਜਾ ਮਾਲਕ ਹੈ ਇੰਦਰ ਦੇਵਤਾ, ਉਹਨੇ ਵੀ ਅੱਗੋ ਤੋਂ ਜਿਹੜਾ ਰਿਖੀ ਉਹਦੀ ਅਹਲਿਆ ਘਰਵਾਲੀ ਉਹਦੇ ਨਾਲ ਕੋਈ ਕਰਮ ਕੀਤਾ ਸੀ, ਵਿਵਚਾਰ ਕੀਤਾ ਸੀ, ਮਾੜਾ ਕਰਮ ਕਰਨ ਤੋਂ ਫਿਰ ਉਹਨੂੰ ਸਰਾਪ ਮਿਲ ਗਿਆ, ਜਿਸ ਕਰਕੇ ਫਿਰ ਉਹਨੂੰ ਕੋਹੜ ਹੋ ਗਿਆ ਸੀ। ਅਤੇ ਫਿਰ ਤਾਹਾਂ ਮਾਰ ਕੇ ਇੰਦਰ ਦੇਵਤਾ ਰੋਂਦਾ ਸੀ ਵੀ ਮੈਂ ਕਾਹਨੂੰ ਇਸ ਪਾਸੇ ਪ੍ਰੇਰਿਤ ਹੋਣਾ ਸੀ। ਇਸ ਕਰਕੇ ਜਿਉਂ ਪਰਸ਼ੁਰਾਮ ਵੀ ਰੋਇਆ, ਰਾਜਾ ਅੱਜ ਵੀ ਰੋਇਆ, ਇਸੇ ਤਰ੍ਹਾਂ ਰਾਮ ਵੀ ਰੋਇਆ, ਰੌਣ ਵੀ ਰੋਇਆ, ਪਾਂਡੇ ਪਾਂਡੂ ਵੀ ਰੋਏ, ਤੋਂ ਕਰਕੇ ਜਨਮੇਜਾ ਵੀ ਰੋਂਦਾ, ਸੇਖ ਅਤੇ ਮਸਾਇਕ ਵੀ ਪੀਰ ਪਾਉਂਦੇ, ਰਾਜੇ ਬੜੇ ਬੜੇ ਪਰਸੀ ਬਾਰੇ ਗੋਪੀ ਚੰਦ ਵੇ ਕਾਂਜੇ ਪੜਾ ਕੇ ਜਦੋਂ ਕਣਾ ਕਣਾ ਜਾ ਕੇ ਮੁੱਕਿਆ ਕਿਹਾ ਮੰਗਣਾ ਪੈਂਦੀ, ਠੂਠਾ ਪੜ ਕੇ ਫਿਰ ਰੋਂਦੇ ਹੈ ਵੀ ਕਾਹਨੂੰ ਕੰਨ ਪੜਾਉਣੇ ਜੇ ਕਣਾ ਕਣਾ ਜੇ ਆ ਕੇ ਫਿਰ ਠੂਠਾ ਫੜ ਕੇ ਮੰਗਣਾ ਸੀ, ਘਰ ਬੈਠੇ ਰੱਬ ਰੱਬ ਕਰਦੇ। ਫਿਰ ਕਰਕੇ ਉਹ ਕਣਾ ਕਣਾ ਵਿੱਚ ਜਾ ਕੇ ਰੋਜ਼ ਭਿੱਖਿਆ ਮੰਗਣੀ ਪੈਂਦੀ, ਰੋਂਦੇ। ਇਸ ਤਰ੍ਹਾਂ ਬੜੇ ਬੜੇ ਜਿਹੜੇ ਵਿਦਵਾਨ ਹੈ ਉਹ ਗੰਗੇ ਤੇਲੀ ਵਰਗਿਆਂ ਤੋਂ ਜਦੋਂ ਹਾਰ ਜਾਂਦੇ ਹੈ ਤੇ ਉਹ ਵਿਚਾਰੇ ਆਪਣਾ ਗਿਆਨ ਜਿਹਾ ਗਵਾ ਕੇ ਰੋਂਦੇ ਵੀ ਕਾਹਨੂੰ ਇਹ ਇਸ਼ਾਰਾ ਵਿਦਿਆ ਨਾਲ ਚਰਚਾ ਕਰਨੀ ਸੀ ਬੋਲ ਕੇ ਕਰ ਲੈਂਦੇ ਆ ਤੇਲੀਆਂ ਵਰਗਿਆਂ ਤੋਂ ਅਸੀਂ ਹਾਰ ਗਏ ਬਈ ਇਹਨੇ ਸਾਨੂੰ ਮਖੌਲਾਂ 'ਚ ਹੀ ਹਰਾ ਲਿਆ। ਇਸ ਤਰ੍ਹਾਂ ਵੀ ਇੱਕ ਦੇਵੋਦਾਸ ਰਾਜੇ ਦੀ ਲੜਕੀ ਸੀ ਉਹਨੂੰ ਪਤੀ ਨਹੀਂ ਮਿਲਦਾ ਸੀ ਜਿੱਥੇ ਜਦੋਂ ਵਿਆਹ ਕਰਾਉਂਦੇ ਉੱਥੇ ਉਹ ਬੇਦੀ ਵਿੱਚ ਬੈਠਾ ਬੈਠਾ ਹੀ ਪਤੀ ਉਹਦੇ ਹੀ ਮਰ ਜਾਂਦਾ ਸੀ। ਉਹ ਪਿਛਲੇ ਕਰਮ ਵਿੱਚ ਉਹਨੂੰ ਕੁਕਰਮ ਕਰਕੇ ਅਸਰਾਪ ਹੋਇਆ ਵੀ ਜਾ ਤੂੰ ਵੀ ਭਾਵੇਂ ਵੱਡੇ ਰਾਜੇ ਦੀ ਲੜਕੀ ਹੋ ਜਾਏ ਤੂੰ ਐਂ ਰਹੇਗੀ ਬੇਪਤੀ ਤੋਂ। ਇਸ ਤਰ੍ਹਾਂ ਬਈ ਸ਼ਾਹੂਕਾਰ ਪਿੱਛੇ ਜਿਨ੍ਹਾਂ ਨੇ ਕੋਈ ਮਾੜਾ ਕਰਮ ਕੀਤਾ ਉਹਨਾਂ ਨੂੰ ਦੁੱਖ ਹੋਇਆ ਦੁੱਖ ਕਰਕੇ ਰੋਏ। ਇਹ ਤੇਰਾ ਕੀਤੇ ਕੋਈ ਮਾੜਾ ਕਰਮ ਹੈ ਤੇਰੇ ਅੱਗੇ ਆ ਗਿਆ ਇਸ ਕਰਕੇ ਕਿਸੇ ਦਾ ਕੋਈ ਕਸੂਰ ਨਹੀਂ ਹੈ। ਜਿਹੜਾ ਨਾਮ ਮੰਨਦਾ ਹੈ ਨਾਮ ਦਾ ਮੰਨਣ ਕਰਦਾ ਹੈ ਉਹ ਮਨੁੱਖ ਜਨਮ ਦੀ ਬਾਜੀ ਨੂੰ ਜਿੱਤ ਕੇ ਲੋਕ ਪ੍ਰਲੋਕ ਨੂੰ ਸਵਾਰ ਕੇ ਇੱਥੋਂ ਜਾਂਦਾ ਹੈ। ਹੋਰ ਵੀ ਜਿਹੜੇ ਕੋਈ ਦਿਖਾਵੇ ਦੇ ਕਰਮ ਹੈ ਪਖੰਡ ਕਰਮ ਹੈ ਉਹ ਨਹੀਂ ਕਿਸੇ ਲਿਖੇ ਲੱਗਦੇ। ਇਸ ਤਰ੍ਹਾਂ ਜਦੋਂ ਸਲੋਕ ਮਹਾਰਾਜ ਨੇ ਉਚਾਰਿਆ ਮਰਦਾਨੇ ਨੇ ਕਿਹਾ ਮਹਾਰਾਜ ਦੇ ਅਰਥ ਵੀ ਖੋਲ੍ਹ ਕੇ ਸੁਣਾ ਦੇ ਉਹ ਜਿਵੇਂ ਪੁਰਾਣਾਂ ਵਿੱਚ ਪ੍ਰਸੰਗ ਲਿਖੇ। ਉਹ ਮਰਦਾਨੇ ਦੇ ਕਹਿਣ ਕਰਕੇ ਫਿਰ ਮਹਾਰਾਜ ਨੇ ਉਵੇਂ ਨੂੰ ਸੁਣਾ ਦਿੱਤੇ ਨੰਬਰਵਾਰ ਜਿਉਂ ਇੰਦਰ ਰਾਜੇ ਦਾ ਪ੍ਰਸੰਗ ਮਰਦਾਨੇ ਨੂੰ ਸੁਣਾਇਆ ਉਹ ਪ੍ਰਸੰਗ ਸੁਣਿਆ ਹੀ ਹੈ। ਅਤੇ ਅੱਜ ਜਿਵੇਂ ਉਹ ਪਰਸੁਰਾਮ ਰੋਵੈ ਕਰ ਆਇਆ ਉਹ ਅਗਲੀ ਤੁੱਕ ਹੈ ਵੀ ਜਿਹੜਾ ਪਰਸੁਰਾਮ ਸੀ ਬ੍ਰਹਮਣ ਉਹ ਕਰ ਆ ਕੇ ਰੋਇਆ ਆਪਣੇ ਤਾਹਾਂ ਮਾਰ ਕੇ। ਉਹ ਕਿਉਂ ਆ ਕੇ ਘਰ ਰੋਇਆ ਸੀ ਉਹ ਸਾਖੀ ਆ ਰਹੇ ਵੀ ਆ ਕਾਰਨ ਕਰਕੇ ਆਇਆ ਰੋਇਆ ਪਰਸੁਰਾਮ ਬ੍ਰਹਮਣ ਰਾਜਾ। ਉਹ ਜਿਵੇਂ ਵੀ ਪ੍ਰਸੰਗ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਸਹੰਸਰ ਬਾਹ ਭੂਪਤ ਇੱਕ ਭਇਓ ਮਰਦਾਨੇ ਨੇ ਸਤਿਗੁਰੂ ਕਹਿਣ ਲੱਗੇ ਲੈ ਵੀ ਪਰਸੁਰਾਮ ਦੀ ਸਾਖੀ ਸੁਣ ਲਾ ਜਿਵੇਂ ਉਹ ਰੋਇਆ। ਕਹਿੰਦੇ ਵੀ ਜਦੋਂ ਪਰਸੁਰਾਮ ਤਪ ਕਰ ਰਿਹਾ ਸੀ ਉਸੇ ਸਮੇਂ ਇੱਕ ਸਹੰਸਰ ਬਾਹੂ ਨਾਮ ਦਾ ਰਾਜਾ ਹੋਇਆ ਹੈ। ਸਰਬ ਦਿਗ ਬਜੈ ਜਿਹ ਛੇਤ ਗਇਓ ਮਰਦਾਨੇ ਜਿਸਨੇ ਸਾਰੇ ਧਰਤੀ ਨੂੰ ਕਹਿੰਦੇ ਦਿਗ ਬਜੇ ਸਾਰੀ ਧਰਤੀ ਨੂੰ ਜਬ ਅਧੀਨ ਕਰ ਲਿਆ ਸੀ ਸਾਰੀ ਧਰਤੀ ਦੇ ਲੋਕਾਂ ਨੂੰ ਜਿੱਤ ਲਿਆ ਫਤਿਹ ਕਰ ਲਿਆ ਸੀ। ਰਿਖ ਜਮ ਦਗ ਨਾਸ਼ਰਮ ਇੱਕ ਕਾਲਾ ਮਰਦਾਨੇ ਉਹ ਜਿਹੜਾ ਸਹੰਸਰ ਬਾਹੂ ਰਾਜਾ ਸੀ ਜਿਸਨੇ ਸਾਰੀ ਧਰਤੀ ਨੂੰ ਜਿੱਤ ਲਿਆ ਸੀ ਉਹ ਇੱਕ ਸਮੇਂ ਜਿੱਥੇ ਜੰਗਲ ਵਿੱਚ ਜਮਦਗਨ ਰੁਕੀ ਰਹਿੰਦਾ ਉਹਦੇ ਅਸ਼ਰਮ ਤੇ ਉਹਦੇ ਸਥਾਨ ਤੇ ਚਲਿਆ ਗਿਆ ਸੀ। ਸਿਵਰ ਕੀਨ ਸੰਗ ਸੈਨ ਵਿਸਾਲਾ ਸਹੰਸਰ ਬਾਹੂ ਰਾਜੇ ਨੇ ਆਪਣੀ ਨਾਲ ਬੜੀ ਤਕੜੀ ਫੌਜ ਸੀ ਉਹਦੇ ਸਹਿਤ ਹੀ ਉਹ ਜਿਹੜਾ ਜਮਦਗਰ ਰੁਕੀ ਹੈ ਇਹਦਾ ਸਾਡੂ ਲੱਗਦਾ ਸੀ। ਇਹ ਸਹੰਸਰ ਬਾਹੂ ਦੀ ਘਰਵਾਲੀ ਅਤੇ ਜਮਦਗਨ ਰੁਕੀ ਦੀ ਘਰਵਾਲੀ ਆਪੋ ਵਿੱਚ ਹੀ ਭੈਣਾਂ ਸੀ ਦੋਵੇਂ। ਇਸ ਕਰਕੇ ਕਹਿੰਦੇ ਇਸ ਦੇ ਆ ਕੇ ਘਰ ਵਿੱਚ ਉਹ ਸ਼ਰਮ 'ਤੇ ਡੇਰਾ ਕੀਤਾ ਟਿਕਾਣਾ ਕੀਤਾ ਰਹਿ ਪਿਆ ਸੀ। ਗੱਲਾਂ ਸੀ ਉਹ ਕਿਤੇ ਸ਼ਿਕਾਰ ਖੇਡਦਾ ਖੁੱਲਦਾ ਆਇਆ ਸੀ ਸਹੰਸਰ ਬਾਹੂ ਇਹਦੇ ਘਰਵਾਲੀ ਨੇ ਕਿਤੇ ਗੱਲ ਕੀਤੀ ਵੀ ਮੇਰੀ ਭੈਣ ਇੱਥੇ ਜਮਦਗਨ ਰਿਖੀ ਨੂੰ ਵਿਆਹੀ ਹੋਈ ਉਹ ਜੰਗਲ ਵਿੱਚ ਰਹਿੰਦੀ ਹੈ ਅਤੇ ਇਹਨੇ ਉਹ ਹੰਕਾਰ ਦੇ ਵਿੱਚ ਆ ਕੇ ਮਖੌਲ ਜਾ ਕੀਤਾ। ਕਹਿਣ ਲੱਗੇ ਜੇ ਭੈਣ ਤੇਰੀ ਇੱਥੇ ਰਹਿੰਦੀ ਹੈ ਸਾਨੂੰ ਕਿਹੜਾ ਇੱਥੇ ਪਰੌਠੇ ਖਵਾ ਦੂਗੀ ਇੱਥੇ ਭੁੱਖੇ ਤੇ ਮਰਦੇ ਹੁਣੇ ਦਹੀਂ ਜੀ ਉੱਥੇ ਕੀ ਲੈਣਾ ਹੈ। ਕਹਿੰਦੇ ਨਹੀਂ ਮਿਲ ਕੇ ਜਾਣਾ ਹੈ। ਉਹ ਫਿਰ ਵਾਰ ਵਾਰ ਇਹਦੇ ਘਰਵਾਲੀ ਤੋਂ ਕਹਿਣ ਤੋਂ ਫਿਰ ਚਲਿਆ ਗਿਆ ਸੀ ਸਹੰਸਰ ਬਾਹੂ। ਅਤੇ ਫਿਰ ਉਹੀ ਗੱਲ ਜੀ ਸੁਣਾਤੀ ਵੀ ਮੇਰੇ ਘਰ ਵਾਲਾ ਇਉਂ ਭੈਣੇ ਤੇਰੇ ਘਰ ਵਾਲੇ ਨੂੰ ਕਹਿੰਦਾ ਵੀ ਇੱਥੇ ਭੁੱਖੇ ਧੱਕੇ ਮਰਦੇ ਵੀ ਇਹਨਾਂ ਨੇ ਕੀ ਕੋਈ ਸਾਨੂੰ ਕੋਈ ਨਿਆਉਂਦਾ ਕਰ ਦੇਣ ਫਿਰ ਸਾਡੀ ਪ੍ਰਾਹੁਣਚਾਰੀ ਕਰ ਦੇਣੀ ਸਾਨੂੰ ਕੋਈ ਖੁਆ ਪਿਆ ਦੇਣਾ। ਉਹਨੂੰ ਜਦੋਂ ਸੁਣਿਆ ਤਾਂ ਫਿਰ ਅੱਗ ਲੱਗ ਗਈ ਵੀ ਮੇਰੇ ਮਾਲਕ ਨੂੰ ਇਉਂ ਕਿ ਕਿਹਾ ਸੀ ਕਿ ਭੁੱਖੇ ਧਿਆਏ ਜਪੀ ਤਪੀ ਹੈ ਜੋ ਚਾਹੇ ਕਰ ਕਰਾ ਸਕਦਾ ਸ਼ਕਤੀ ਵਾਲਾ ਹੈ। ਉਹ ਫਿਰ ਜਵਨ ਜਗਨ ਰਿਖੀ ਕੋਲ ਗੱਲ ਕੀਤੀ ਵੀ ਇਹ ਨੂੰ ਹੰਕਾਰ ਆਪਣੇ ਰਾਜ ਭਾਗ ਦਾ ਹੈ, ਪਤੀ ਤੋਂ ਵੀ ਦਿਖਾ ਆਪਣੀ ਕੋਈ ਜਲਵਾ। ਉਹ ਕਹਿਣ ਲੱਗਾ ਰਾਜੇ ਲੋਕ ਇਹੋ ਜਿਹੇ ਹੁੰਦੇ ਆ, ਇਹਨਾਂ ਦਾ ਕੀ ਲੈਣਾ ਹੈ, ਇਹ ਤਾਂ ਪੁਆੜਿਆਂ ਦੀ ਜੜ ਹੁੰਦੇ ਹੈ, ਇਹ ਛੱਡ ਖੜਾ ਇਹਨਾਂ ਦਾ ਜਾਣਦੇ, ਇਹਨਾਂ ਦੀਆਂ ਰੋਟੀਆਂ ਮਹਿੰਗੀਆਂ ਪੈਣਗੀਆਂ ਆਪਾਂ ਨੂੰ। ਪਰ ਉਹ ਕਹਿੰਦੇ ਮੇਰਾ ਨੱਕ ਨਹੀਂ ਰਹਿੰਦਾ, ਜਿੰਨਾ ਚਿਰ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਟੀ ਪਾਰਟੀ ਨਹੀਂ ਕਰਦੇ, ਪ੍ਰਾਹੁਣਚਾਰੀ ਨਹੀਂ ਕਰਦੇ, ਮੇਰਾ ਨੱਕ ਨਹੀਂ ਕਹਿੰਦਾ। ਉਹ ਕਹਿੰਦੇ ਵੀ ਚੰਗਾ ਫਿਰ ਕਹਿ ਦੇ ਵੀ ਇਹਨੂੰ ਲਾ ਲੈਣ ਪੰਗਤਾਂ ਹੋ ਜਾਊ ਪ੍ਰਬੰਧ। ਉਹ ਫਿਰ ਸਵਰਗ ਦੇ ਵਿੱਚ ਜਿਹੜੀ ਕਾਮ ਧੇਨ ਗਊ ਹੈ ਉਹ ਪਰਮੇਸ਼ਰ ਨੇ ਰਿਸ਼ੀਆਂ ਮੁਨੀਆਂ ਵਾਸਤੇ ਨੀਯਤ ਕੀਤੀ ਹੈ, ਜਿੱਥੇ ਲੋੜ ਹੋਵੇ ਉੱਥੇ ਤੁਸੀਂ ਇਹਨੂੰ ਮੰਗਾ ਸਕਦੇ ਹੋ। ਬੇਨਤੀ ਕਰਦੀ ਉਹ ਆ ਗਈ, ਖੁੱਲੀ ਜਿਹੀ ਖੜ ਗਈ ਅਤੇ ਕਹਿ ਦਿੱਤਾ ਵੀ 36 ਪ੍ਰਕਾਰ ਦੇ ਭੋਜਨ ਜਿੰਨੀ ਫੌਜ ਉਹਨਾਂ ਵਾਸਤੇ ਤੂੰ ਪ੍ਰਬੰਧ ਕਰ ਦੇ। ਅਤੇ ਉਹ ਉੱਥੇ ਬਸ ਫਿਰ ਲਾਗੇ ਵਰਤਾਵੇ ਤਰਿਅਤਰਾਂ ਦੇ ਜਿਹੜੇ ਪਦਾਰਥ ਆ, ਜਿਹੜੇ ਕਿ ਰਾਜੇ ਨੇ ਕਿਤੇ ਮਠਿਆਈਆਂ ਛਕੀਆਂ ਹੀ ਨਹੀਂ ਸੀ, ਉਹ ਛਕਾਈਆਂ ਸੰਸਰ ਬਾਹੂ ਦੇਖ ਕੇ ਵੀ ਹੈ ਤਾਂ ਕੁੱਲੀ ਜੀ ਇਹਦੇ ਵਿੱਚ ਕੀ ਹੈ, ਏਡੀ ਛੇਤੀ ਪ੍ਰਬੰਧ ਤਾਂ ਮੈਂ ਵੀ ਨਹੀਂ ਕਰ ਕਰਾ ਸਕਦਾ। ਉਹ ਜਦੋਂ ਖਾ ਪੀ ਕੇ ਦੇਖਣ ਲੱਗਿਆ ਇੱਕ ਗਊ ਖੜੀ, ਅਤੇ ਜਮਦਰ ਰਿਖੀ ਨੇ ਸਾਧੂ ਨੂੰ ਪੁੱਛਣ ਲੱਗਿਆ ਵੀ ਸਾਧੂ ਆ ਕੀ ਹੈ। ਉਹ ਕਹਿਣ ਲੱਗਾ ਵੀ ਰਿਕੀਆਂ ਦੇ ਪੜਦੇ ਨਹੀਂ ਫੋਲੀ ਦੇ, ਤੇਰਾ ਕੰਮ ਮਤਲਬ ਪੂਰਾ ਹੋ ਗਿਆ, ਰੋਟੀ ਖਾ ਲਈ ਤੂੰ ਚੱਲਦਾ ਬਣ। ਕਹਿਣ ਲੱਗਾ ਨਹੀਂ ਯਾਰ ਤੂੰ ਦੱਸ ਮੈਨੂੰ ਇਹ ਕੀ ਹੈ। ਉਹ ਕਹਿਣ ਲੱਗਾ ਇਹ ਹੈ ਕਾਮ ਧੇਨ ਗਊ, ਸਵਰਗ ਵਿੱਚ ਹੈ ਜਿਹੜੇ ਕੋਈ ਪਰਮੇਸ਼ੁਰ ਦੇ ਬੰਦਗੀ ਕਰਦੇ ਨਾ ਰਿਕੀ ਮੁਨੀ, ਉਹਨਾਂ ਵਾਸਤੇ ਪਰਮੇਸ਼ੁਰ ਨੇ ਨੀਯਤ ਕੀਤੀ ਹੈ। ਇਹਦੇ ਵਿੱਚ ਇੱਕ ਖਾਸੀਅਤ ਹੈ, ਵਿਸ਼ੇਸ਼ਤਾ ਹੈ ਵੀ ਜਿੰਨੇ ਤਰ੍ਹਾਂ ਦੇ 36 ਪ੍ਰਕਾਰ ਦੇ ਭੋਜਨ ਇਹਦੇ ਕੋਲੋਂ ਮੰਗ ਲਈਏ ਅਤੇ ਇਹ ਪੈਦਾ ਕਰ ਦਿੰਦੀ ਹੈ। ਵੰਡ ਬਣਾਉਣ ਦੀ ਲੋੜ ਨਹੀਂ ਹੈ, ਬਸ ਬਣੇ ਬਣਾਈ ਪੈਦਾ ਹੋ ਜਾਂਦੇ ਹੈ। ਕਹਿੰਦਾ ਵੀ ਫਿਰ ਤਾਂ ਸਾਡੂ ਆ ਇਹ ਮੈਨੂੰ ਨੂੰ ਦੇ, ਇੱਧਰ ਉੱਧਰ ਫਿਰਦਾ ਰਹਿੰਦਾ ਹਜ਼ਾਰਾਂ ਭੋਜਨ ਲੈ ਕੇ, ਕਿਤੇ ਇੱਧਰ ਉੱਧਰ ਜਾਈਏ ਉੱਥੇ ਲੰਗਰ ਪਾਣੀ ਦਾ ਪ੍ਰਬੰਧ ਬੜਾ ਔਖਾ ਹੋ ਜਾਂਦਾ ਹੈ। ਉਹ ਕਹਿਣ ਲੱਗਿਆ ਵੀ ਨਹੀਂ ਇਹ ਤਾਂ ਵੀ ਪਰਮੇਸ਼ੁਰ ਦੇ ਪਿਆਰਿਆਂ ਵਾਸਤੇ ਪਰਮੇਸ਼ੁਰ ਨੇ ਨੀਯਤ ਕੀਤੀ ਹੈ, ਤੁਹਾਡੇ ਰਾਜਾ ਮਹਾਰਾਜਾ ਵਾਸਤੇ ਨਹੀਂ ਇਹ ਗਊ। ਕਹਿਣ ਲੱਗਿਆ ਵੀ ਮੈਂ ਤਾਂ ਲੈ ਕੇ ਜਾਣੀ ਹੈ। ਜਦੋਂ ਜਦ ਫੜ ਗਿਆ ਰਿਸ਼ੀ ਨੇ ਦੇਖਿਆ ਵੀ ਇਹ ਹੁਣ ਹਟਣਾ ਨਹੀਂ ਹੈ, ਉਹਨੂੰ ਇਸ਼ਾਰਾ ਜਿਹਾ ਕਰਦਾ ਵੀ ਸਾਡਾ ਹੁਣ ਕਾਰਜ ਹੋ ਗਿਆ, ਤੂੰ ਆਪਣੇ ਥਾਂ ਟਿਕਾਣੇ ਚੱਲ। ਉਹ ਜਦੋਂ ਕਾਮ ਧੇਨ ਫਿਰ ਉੱਪਰ ਨੂੰ ਚੱਲੀ ਨਾ ਉੱਡ ਕੇ, ਫਿਰ ਇਹ ਆਖਿਆ ਵੀ ਇਹਨੇ ਰਿਖੀ ਨਹੀਂ ਕਹਿ ਤਾ ਇਹ ਚੱਲੀ ਹੈ, ਅਤੇ ਖਿੱਚ ਕੇ ਤੀਰ ਮਾਰੇ ਪੈਰ ਖੁਰ 'ਚ। ਉੱਥੋਂ ਕਹਿੰਦੇ ਜਿਹੜਾ ਖੂਨ ਜਿਹਾ ਨਿਕਲਿਆ ਨਾ ਕਾਮ ਧੇਨ ਦੀ ਗਊ ਦੇ ਪੈਰਾਂ 'ਚੋਂ, ਉੱਥੋਂ ਫਿਰ ਆਪ ਕਹਿੰਦੇ ਬੂਟੀ ਹੋਈ ਆ ਤੰਬਾਕੂ। ਇਸ ਤਰ੍ਹਾਂ ਦਾ ਵੀ ਜਿਹੜਾ ਇਹਨੂੰ ਪੀਊਗਾ ਅਤੇ ਉਹਦਾ ਸਭ ਜਪ ਤਪ ਕੀਤਾ ਨਸ਼ਟ ਹੋਊ, ਜੈਸਾ ਤੰਬਾਕੂ ਪੀ ਲਿਆ ਜੈਸਾ ਗਊ ਦਾ ਖੂਨ ਪੀ ਲਿਆ। ਫਿਰ ਉਸ ਤੋਂ ਬਾਅਦ ਉਹ ਗਊ ਨੂੰ ਘਾਇਲ ਜਿਹਾ ਕਰਕੇ ਉਹ ਤਾਂ ਹੱਥ 'ਚ ਨਾ ਆਈ, ਫਿਰ ਰਿਸ਼ੀ ਨੂੰ ਕੱਢੀ ਕਿਰਪਾਨ ਅਤੇ ਉਹਦਾ ਗਲ ਵੱਢਤਾ। ਜਦੋਂ ਫਿਰ ਜਮਦਗਰ ਰਿਖੀ ਨੂੰ ਮਾਰ ਮੁਕਾਇਆ ਫਿਰ ਘਰ ਵਾਲੀ ਰੇਣਕਾ ਨੇ ਤਾਂ ਸਿਆਪਾ ਕਰਨਾ ਹੀ ਸੀ, ਰੋਣਾ ਹੀ ਸੀ ਨਾ। ਉਹ ਫਿਰ ਲੱਗ ਗਈ ਤਿਹੱਥੜ ਮਾਰਨ, ਛਾਤੀ 'ਤੇ ਹੱਥ ਜੇ ਮਾਰੇ, ਮੱਥੇ 'ਤੇ ਮਾਰੇ, ਪੱਟਾਂ 'ਤੇ ਮਾਰੇ, ਫਿਰ ਆਪਣਾ ਜਿਹੜਾ ਪੁੱਤਰ ਸੀ ਨਾ ਪਰਸਰਾਮ, ਉਹਨੂੰ ਯਾਦ ਕੀਤਾ। ਉਹ ਕਿਹਾ ਸੀ ਤਪ ਕਰਨ ਪਰਸਰਾਮ। ਉਹ ਇੱਥੇ ਥੋੜ੍ਹੇ ਜਿਹੇ ਸਾਖੀ ਸੰਖੇਪ ਨਾਲ ਹੈ, ਭਾਗਵਤ ਵਿੱਚ ਬੜੀ ਵਿਸਥਾਰ ਨਾਲ ਆਉਂਦੀ ਹੈ। ਮਾੜਾ ਜਿਹਾ ਇੱਕ ਵਾਰੀ ਦੇਖਿਆ ਸੀ, ਜਿਸ ਕਰਕੇ ਉਹ ਯਾਦ ਆ ਜਾਂਦੀ ਸਾਖੀ। ਇਸ ਕਰਕੇ ਇਹ ਸਮਝ ਲੈਣਾ ਵੀ ਆਪੋ ਵਿੱਚ ਹੀ ਸਾਧੂ ਸਾਧੂ ਸੀ, ਇਹ ਰਾਜਾ ਸੀ, ਉਹ ਰਖੀ ਸੀ। ਕਹਿੰਦੇ ਇਸ ਤਰ੍ਹਾਂ ਉਹ ਜਮ ਦਗਨ ਰਖੀ ਦੇ ਅਸਥਾਨ 'ਤੇ ਆ ਕੇ ਸੰਸਰ ਬਾਹੂ ਨੇ ਫੌਜ ਸਿਰ ਡੇਰਾ ਕੀਤਾ, ਟਾਣਾ ਕੀਤਾ, ਰਾਤ ਨੂੰ ਰਹਿ ਪਿਆ। ਰਿਖ ਕੀਨੀ ਨ੍ਰਿਪ ਕੀ ਪਹੁਨਾਈ। ਜਿਹੜੀ ਘਰ ਵਾਲੀ ਰੇਣਕਾ ਸੀ ਉਹਦੇ ਕਹਿਣ ਕਰਕੇ ਇਹ ਆਪਣੇ ਥਾਂ 'ਤੇ ਆਏ। ਆਪਾਂ ਇਹਨਾਂ ਨੂੰ ਚੰਗਾ ਭੋਜਨ ਛਕਾਈਏ, ਮਖੌਲ ਕਰਦੇ ਆ ਵੀ ਨੰਗ ਮਲੰਗ ਆ, ਭੁੱਖੇ ਮਰਦੇ ਆ। ਉਹਦੇ ਕਹਿਣ ਕਰਕੇ ਵੀ ਮਰਦਾ ਨੇ ਜਦੋਂ ਲਿਖਣ ਲਿਖੀ ਦੀ, ਫਿਰ ਉਹ ਕਾਮ ਧਿਨ ਗੂ ਮਗਾ ਕੇ ਚੰਗੀ ਪ੍ਰਾਹੁਣਚਾਰੀ ਕੀਤੀ ਰਿਖੀ ਨੇ। ਕਾਮ ਧਿਨ ਤਬ ਲੀਨ ਮੰਗਾਈ ਰਿਖੀ ਨੇ, ਆਪਣੇ ਜਪ ਤਪ ਕਮਾਈ ਦੇ ਸਦਕੇ ਸਵਰਗ ਤੋਂ ਕਾਮ ਧਿਨ ਗੂ ਨੂੰ ਆਪਣੀ ਕੁੱਲੀ ਵਿੱਚ ਮੰਗਵਾ ਲਿਆ, ਸਦ ਲਿਆ ਸੀ। ਜੋ ਕੁਛ ਕਹਾ ਸੁਤੇਹ ਤੇ ਪਾਵਾ, ਜੋ ਕਹਿੰਦੇ ਚਾਹੀਦਾ ਸੀ ਉਹੀ ਕਾਮ ਧਿਨ ਗੂ ਪਾਸੋਂ ਪਾ ਲਿਆ। ਰੁਚ ਅਨੁਸਾਰ ਅਸਨ ਸਭ ਖੁਆਵਾ, ਕਰ ਕਰਕੇ ਸਹੰਸਰ ਬਾਹੂ ਦੀ ਫੌਜ ਨੂੰ ਜਿੰਨਾ ਕਿਸੇ ਦੀ ਰੁਚੀ ਸੀ, ਭਾਵ ਜਿਸ ਚੀਜ਼ ਦੀ ਉਹ ਚਾਹੁੰਦੇ ਸੀ ਮੈਨੂੰ ਆਹ ਖਾਣ ਨੂੰ ਮਿਲੇ, ਉਹੀ ਕਹਿੰਦੇ ਸਭ ਨੇ ਛਕਾ ਛਕਾਇਆ, ਸਭ ਨੂੰ ਖੁਆਇਆ ਪਿਆਇਆ। ਧਿਨ ਪ੍ਰਭਾਵ ਦੇਖ ਤੇ ਕਾਲਾ, ਮਰਦਾਨੇ ਉਹ ਜਿਹੜੀ ਕਾਮ ਧਿਨ ਗਊ ਉਸਦਾ ਉਸ ਸਮੇਂ ਬੜਾ ਪ੍ਰਭਾਵ ਦੇਖ ਕੇ, ਪ੍ਰਤਾਪ ਦੇਖ ਕੇ। ਲੇਨ ਕਾਮਨਾ ਕੀਨ ਪਵਾਲਾ, ਜਿਹੜਾ ਸਹੰਸਰ ਬਾਹੂ ਰਾਜਾ ਸੀ ਉਸਨੇ ਵੀ ਕਾਮ ਧਿਨ ਆਪਾਂ ਲੈ ਲਈਏ ਰਿਖੀ ਤੋਂ ਕਹਿ ਕੇ ਮੰਗ ਕੇ ਲੈਣ ਦੀ ਇੱਛਾ ਕੀਤੀ। ਲੱਖ ਕੋ ਦ੍ਰਿਸ਼ਟ ਤੇ ਛਿੰਨ ਮੁਨ ਰਾਈ, ਮਰਦਾਨੇ ਜਿਹੜਾ ਮੁਨੀਆਂ ਦਾ ਰਾਜਾ ਹੈ ਉਹ ਜਮਨ ਦਗਨ ਰਿਖੀ, ਉਸਨੇ ਸੰਸਰ ਬਾਹੂ ਆਪਣੇ ਸਾਧੂ ਦੀ ਮਾੜੀ ਨਿਗਾਹ ਦੇਖ ਕੇ ਪਠਨ ਸੁਰਗ ਕੋ ਧਿਨ ਉਡਾਈ, ਸੇਵੜੇ ਇਸ਼ਾਰਾ ਜਾ ਕਰਤਾ ਵੀ ਤੂੰ ਚਲੀ ਜਾ। ਕਹਿੰਦੇ ਉਹ ਸਵਰਗ ਵਿੱਚ ਭੇਜਣ ਵਾਸਤੇ ਉਹਨੇ ਕਾਮ ਧਿਨ ਗੂ ਨੂੰ ਉਡਾ ਦਿੱਤਾ ਆਕਾਸ਼ ਵੱਲ। ਨਿਰਪਤ ਕੁਮਤ ਮਨ ਮੈਂ ਇਉਂ ਠਾਨਾ, ਮਰਦਾਨੇ ਜਿਹੜਾ ਸਹੰਸਰ ਬਾਹੂ ਰਾਜਾ ਸੀ ਉਸਨੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਖੋਟੀ ਮਤ ਕਰਕੇ ਕਰਿਆ। ਮੁਨਵਰ ਕੇ ਕੀਨੇ ਹੱਥ ਪ੍ਰਾਨਾ, ਗੁੱਸੇ ਵਿੱਚ ਆ ਕੇ ਵੀ ਇਹਨੇ ਗੂ ਕਾਮ ਧਿਨ ਗੂ ਨੂੰ ਇਸ਼ਾਰਾ ਕੀਤਾ ਜਾਣ ਲਈ। ਕਹਿੰਦੇ ਉਹ ਜਿਹੜਾ ਜਮਦਨ ਰਖੀ ਸੀ ਉਹਦੇ ਪ੍ਰਾਣ ਨਾਸ ਕਰਕੇ ਉਹਨੂੰ ਮਾਰ ਮੁਕਾਇਆ ਤਾ। ਪਤ ਕੋ ਦੇਖ ਰੇਣਕਾ ਨਾਰੀ, ਆਪਣੇ ਪਤਨ ਜਗਦੀ ਨੂੰ ਮਰਿਆ ਦੇਖ ਕੇ ਉਹਦੀ ਜਿਹੜੀ ਘਰਵਾਲੀ ਰੇਣਕਾ ਨਾਮ ਦੀ ਪਤਨੀ ਸੀ, ਬਹੁਤ ਬਿਰਲਾਪ ਊਚ ਪੁਕਾਰੀ, ਬਹੁਤ ਹੀ ਬਿਰਲਾਪ ਕਰਦੀ, ਪੈਣ ਪਾਉਂਦੀ ਉੱਚੀ ਉੱਚੀ। ਕਹਿੰਦੇ ਰੋਈ ਪਿੱਟੀ ਚੀਕਾਂ ਜੀਆਂ ਮਾਰਿਆ ਉਸਨੇ, ਸਬਤ ਤੇ ਹੱਥੜ ਹਨਕਾਰ ਦੇਹੀ। ਮਰਦਾਨੇ ਜਿਹੜੀ ਜਮਦਗਨ ਰਖੀਰੀ ਘਰ ਵਾਲੀ ਸੀ ਪਤੀ ਨੂੰ ਮਰਿਆ ਦੇਖ ਕੇ ਉਹਨੇ ਆਪਣੇ ਸਰੀਰ ਤੇ ਕਹਿੰਦੇ ਸੱਤ ਤੇ ਹੱਥਰ ਜੇ ਮਾਰੇ, ਸੱਤ ਸੱਤ ਵਾਰੀ ਹੱਥ ਤਿੰਨ ਥਾਈ ਮਾਰਿਆ। ਸੁਤ ਕੋ ਸਿਮਰ ਬੁਲਾਇਓ ਤੇ ਹੀ, ਆਪਣਾ ਜਿਹੜਾ ਪੁੱਤਰ ਪਰਸਰਾਮ ਸੀ ਉਹਨੂੰ ਯਾਦ ਕਰਕੇ ਬੁਲਾਇਆ ਵੀ ਆ ਜਿਹੜੇ ਆ ਸੰਸਰ ਬਾਹੂ ਇਹਨੇ ਮੇਰੇ ਘਰ ਵਾਲੇ ਨੂੰ ਮਾਰਤਾ, ਤੇਰੇ ਪਿਓ ਨੂੰ ਮਾਰਤਾ, ਤੂੰ ਆ ਕੇ ਪੁੱਤਰ ਨੂੰ ਡੰਡ ਦੇ, ਇਹਨੂੰ ਲਾ ਸੋਦਾ। ਇਸ ਤਰ੍ਹਾਂ ਯਾਦ ਕੀਤਾ ਉਹ ਆਪਣੇ ਪੁੱਤਰ ਪਰਸੁਰਾਮ ਨੂੰ। ਤਪ ਹਿਤ ਅਪਰ ਜੁਥਾਨ ਸਿਧਾਵਾ, ਮਰਦਾਨੇ ਜਿਹੜਾ ਉਹ ਰੇਣਕਾ ਦਾ ਪੁੱਤਰ ਸੀ ਨਾ ਪਰਸੁਰਾਮ, ਤਪ ਕਰਨ ਵਾਸਤੇ ਕਿਤੇ ਹੋਰ ਪਾਸੇ ਗਿਆ ਹੋਇਆ ਸੀ ਉਸ ਸਮੇਂ। ਤਤ ਛਿਨ ਮਾਤ ਨਿਕਟ ਚੱਲ ਆਵਾ, ਮਾਤਾ ਨੇ ਉਹ ਸੱਤ ਤਿਹੱਤਰ ਜੇ ਮਾਰ ਕੇ ਯਾਦ ਕੀਤਾ, ਬੜੀ ਛੇਤੀ ਪਰਸੁਰਾਮ ਆਪਣੇ ਮਾਂ ਰੇਣਕਾ ਕੋਲ ਚਲੇ ਆਇਆ। ਪਿਤ ਕੋ ਮਰਨ ਦੇਖ ਅਕੁਲਾਇਓ, ਮਰਦਾਨੇ ਆਪਣਾ ਪਤਨ ਪਿਤਾ ਜਮਦਗਨ ਰਖੀ ਦਾ ਮਰਨਾ ਦੇਖ ਕੇ ਪਰਸਰਾਮ ਪੁੱਤਰ ਬਹੁਤ ਬਿਕਾਇਆ, ਬਹੁਤ ਘਬਰਾਇਆ, ਬਹੁਤ ਦੁਖੀ ਹੋਇਆ। ਹੋਏ ਕ੍ਰੋਧ ਮੈਂ ਬਚਨ ਲਾਇਓ। ਹੇ ਮਰਦਾਨੇ, ਪਰਸ਼ੁਰਾਮ ਨੇ ਕ੍ਰੋਧ ਵਿੱਚ ਆ ਕੇ ਇਸ ਤਰ੍ਹਾਂ ਬਚਨ ਜਾ ਕੀਤਾ। ਸੁਣ ਹੋ ਮਾਤ ਤੈਂ ਇੱਕੀ ਸਵਾਰ। ਮਾਤਾ ਮੇਰੀ ਰੇਣਕਾ ਸੁਣ ਲਾ ਇੱਕੀ ਵਾਰੀ। ਪੀਰਾ ਦੀ ਤਨ ਹੱਥ ਪਰਹਾਰੇ। ਕਹਿੰਦੇ ਸੱਤ ਤੇ ਹੱਥੜ ਜੇ ਮਾਰ ਕੇ ਤਿੰਨ ਵਾਰੀ ਤਿੰਨ ਥਾਂ ਇੱਕੀ ਵਾਰੀ। ਕਹਿੰਦੇ ਤੂੰ ਆਪਣੇ ਸਰੀਰ ਨੂੰ ਪੀੜਾ ਦਿੱਤੀ ਹੈ, ਸਰੀਰ ਨੂੰ ਦੁਖੀ ਕੀਤਾ ਹੈ। ਸੱਤ ਪਛਾਣ ਅਬ ਹੈ ਪ੍ਰਣ ਮੋਰਾ। ਇਹ ਮੇਰੀ ਮਾਂ, ਮੇਰਾ ਜਿਹੜਾ ਪ੍ਰਣ ਕੀਤਾ ਇਹਨੂੰ ਵੀ ਤੂੰ ਸੱਤ ਕਰਕੇ ਜਾਣ ਲੈ, ਪਛਾਣ ਲੈ। ਛਤਰੀ ਛੋਡੋ ਨਹਿ ਕੇ ਤਠੋਰਾ। ਮੇਰਾ ਜਿਹੜੇ ਛਤਰੀ ਜੀ ਹੈ ਕਿਸੇ ਥਾਂ ਤੇ ਹੁਣ ਮੈਂ ਜਾਂਦੇ ਨਹੀਂ ਛੱਡਾਂਗਾ। ਇੱਕੀਸ ਬਾਰ ਨਛਤਰੀ ਧਰਨੀ। ਜਿੰਨੀ ਧਰਤੀ ਹੈ ਨਾ ਸਾਰਿਆਂ ਨੂੰ, ਸਾਰੀ ਨੂੰ ਕਹਿੰਦੇ ਇੱਕੀ ਵਾਰੀ ਬਿਨਾਂ ਛਤਰੀਆਂ ਤੋਂ ਕਰ ਦਿਆਂਗਾ। ਅਬ ਅਤ ਸੰਗਰਾਮ ਕਰੋ ਬਲ ਕਰਨੀ। ਐਸਾ ਬਲ ਕਰਕੇ ਮੈਂ ਬੜਾ ਭਿਆਨਕ ਜੰਗ ਜੁਦ ਕਰਾਂਗਾ ਇੱਕੀ ਵਾਰੀ। ਕਹਿੰਦੇ ਛਤਰੀਆਂ ਨੂੰ ਮਾਰਾਂਗਾ ਮੈਂ। ਅਸ ਕਹਿ ਕਰ ਸੰਭਾਰ ਕੁਠਾਰਾ। ਮਰਦਾਨੇ ਪਰਸ਼ੁਰਾਮ ਨੇ ਆਪਣੀ ਮਾਂ ਨੂੰ ਕਹਿ ਕੇ ਆਪਣੇ ਹੱਥ ਵਿੱਚ ਜਿਹੜਾ ਘੋੜਾ ਜਿਹਾ ਸੀ ਉਹ ਸੰਭਾਲ ਲਿਆ, ਲੈ ਲਿਆ। ਮਨ ਹੋ ਵੀਰ ਰਸ ਤਨ ਕੋ ਧਾਰਾ। ਮਨੋ ਕਹਿੰਦੇ ਜਿਹੜਾ ਵੀਰ ਰਾਸ ਹੈ ਉਸੇ ਨੇ ਕਹਿੰਦੇ ਪਰਸ਼ੁਰਾਮ ਦਾ ਸੀਰ ਧਾਰ ਲਿਆ ਹੈ। ਸ਼ਸਤਰ ਅਸਤਰ ਸਭ ਹੀ ਕਰ ਲੈ ਕੇ। ਜਿਹੜੇ ਕੋਈ ਹੱਥੋਂ ਛੱਡ ਕੇ ਚਲਾਉਣ ਵਾਲੇ ਉਹਨਾਂ ਨੂੰ ਅਸਤਰ ਕਿਹਾ ਜਾਂਦਾ ਹੈ, ਤੇ ਜਿਹੜੇ ਹੱਥ ਵਿੱਚ ਫੜ ਕੇ ਚਲਾਏ ਮਾਰੇ ਜਾਣ ਉਹਨਾਂ ਨੂੰ ਸ਼ਸਤਰ ਕਿਹਾ, ਜਿਵੇਂ ਕਿਰਪਾਨ ਹੈ, ਇਸੇ ਤਰ੍ਹਾਂ ਵਰਸ਼ਾ ਹੈ, ਘੋੜਾ ਹੈ, ਇਹਨਾਂ ਨੂੰ ਸ਼ਸਤਰ ਕਿਹਾ, ਜਿਵੇਂ ਤੀਰ ਹੈ ਜਾਂ ਚੱਕਰ ਵਗੈਰਾ ਹੱਥ ਨੂੰ ਛੱਡ ਕੇ ਚਲਾਏ ਜਾਂਦੇ ਆ। ਇਸ ਕਰਕੇ ਕਹਿੰਦੇ ਹੋਰ ਅਸਤਰ ਸ਼ਸਤਰ ਆਪਣੇ ਹੱਥਾਂ ਵਿੱਚ ਲੈ ਲਏ ਨੇ। ਅਰਜਨ ਕੇ ਤਵ ਸਨਮੁਖ ਹੋਇ ਕੈ। ਇੱਕ ਸਹਸਰ ਬਾਹੂ ਦਾ ਉਪਨਾਮ ਸੀ, ਦੂਜਾ ਨਾਮ ਸੀ। ਉਹ ਕਹਿੰਦੇ ਉਹ ਸਹਸਰ ਬਾਹੂ ਦੇ ਸਾਹਮਣੇ ਹੋ ਕੇ ਦਾਰੁਨ ਬਹੁ ਸੰਗਰਾਮ ਮਚਾਵਾ। ਕਹਿੰਦੇ ਭਿਆਨਕ ਤੋਂ ਭਿਆਨਕ ਜੰਗ ਮਚਾਇਆ। ਮਹਾ ਸਾਰ ਸੋ ਸਾਰ ਬਜਾਵਾ। ਤਕੜੇ ਸ਼ਸਤਰ ਦੇ ਨਾਲ ਸ਼ਸਤਰ ਬਜਾਇਆ, ਖੜਕਾਇਆ। ਹੱਥ ਕੁਠਾਰ ਸੰਭਾਰ ਸਜੋਰਾ। ਮਰਦਾਨੇ ਪਰਸ਼ੁਰਾਮ ਨੇ ਆਪਣੇ ਹੱਥਾਂ ਵਿੱਚ ਬੜੇ ਬਲ ਦੇ ਸਹਿਤ ਹੋ ਕੇ ਘੋੜਾ ਜਾ ਸੰਭਾਲ ਲਿਆ, ਸੰਭਾਲਾ ਫੜ ਲਿਆ। ਕ੍ਰੋਧ ਜੋਧ ਅਵਰੁੱਧਤ ਘੋਰਾ। ਬੜੇ ਕ੍ਰੋਧ ਦੇ ਚ ਆ ਕੇ ਬੜੇ ਭਿਆਨਕ ਯੁੱਧ ਕਰਨ ਦੇ ਵਿੱਚ ਰੁੱਧ ਕੀ ਰੁੱਝ ਗਿਆ। ਭੁਜ ਹਜ਼ਾਰ ਤੇ ਕਾਟ ਉਤਾਰੀ। ਪਰਸ਼ੁਰਾਮ ਨੇ ਕਹਿੰਦੇ ਘੋੜਾ ਮਾਰ ਮਾਰ ਕੇ ਉਹ ਸਹਸਰ ਬਾਹੂ ਦੀਆਂ ਜਿਹੜੀਆਂ ਹਜ਼ਾਰਾਂ ਬਾਹਾਂ ਸੀਆਂ ਕੱਟ ਕੇ ਲਾ ਸੁੱਟੀਆਂ। ਗਿਰੇ ਉਹ ਮ੍ਰਿਤਕ ਹੋਇਆ ਭੂਮ ਮਜਾਰੀ। ਇਸ ਤਰ੍ਹਾਂ ਵੀ ਮਰਦਾਨੇ ਜਿਹੜਾ ਸੰਸਰ ਬਾਹੂ ਮਰ ਕੇ ਧਰਤੀ ਤੇ ਡਿੱਗ ਪਿਆ ਸੀ। ਸਰਬ ਧਰਾ ਤੇ ਛਿੰਨ ਤੇ ਰਾਮੋ। ਇਸ ਤਰ੍ਹਾਂ ਕਹਿੰਦੇ ਉਹ ਪਰਸ਼ੁਰਾਮ ਨੇ ਜਿੰਨੀ ਸਾਰੀ ਧਰਤੀ ਸੀ। ਛਤਰੀ ਕੋ ਨਹਿ ਛੋਡਿਓ ਨਾਮੋ। ਜਿਹਦਾ ਨਾਮ ਕਹਿੰਦੇ ਵੀ ਇਹ ਛਤਰੀ ਜਾਤ ਉਹ ਨਹੀਂ ਛੱਡਿਆ ਸੀ। ਭਾਵ ਕੀ ਹੈ, ਜਿਹੜੇ ਕੋਈ ਨੌਜਵਾਨ ਹੈ ਬੁੱਢੇ ਮਾਰਦੇ ਸੀ, ਜਿਹੜੇ ਕੋਈ ਬੱਚੇ ਸੀ ਉਹਨਾਂ ਨੂੰ ਨਹੀਂ ਮਾਰਦਾ ਸੀ, ਛੋਟਿਆਂ ਬੱਚਿਆਂ ਨੂੰ ਨਹੀਂ ਮਾਰਦਾ ਸੀ, ਬਾਕੀਆਂ ਨੂੰ ਮਾਰਦਾ ਸੀ। ਇਸ ਕਰਕੇ ਕਹਿੰਦੇ ਜਿਹੜੇ ਕੋਈ ਨੌਜਵਾਨ ਬੁੱਢੇ ਉਹਨਾਂ ਛਤਰੀਆਂ ਦਾ ਨਾਂ ਨਿਸ਼ਾਨ ਨਹੀਂ ਇਹਨੇ ਛੱਡਿਆ ਸੀ। ਬੀਨ ਬੀਨ ਤਿੰਨ ਕੁੱਲ ਕਰ ਹਰਨੀ। ਇਹਨੇ ਛਤਰੀ ਉਹਨਾਂ ਦੀ ਚੁਣ ਚੁਣ ਕੇ ਨਾ ਔਰ ਕਹਿੰਦੇ ਨਾਸ ਕੀਤੀ ਇਸ ਪਰਸ਼ੁਰਾਮ ਬ੍ਰਹਮਣ ਨੇ। ਦਈ ਦਜਨ ਕੋ ਸਗਰੀ ਧਰਨੀ। ਮੇਰੇ ਛਤਰੀ ਰਾਜੇ ਤੋਂ ਖੋਹ ਕੇ ਸਾਰੀ ਧਰਤੀ ਬ੍ਰਹਮਣਾਂ ਨੂੰ ਦੇ ਦਿੱਤੀ, ਬ੍ਰਹਮਣਾਂ ਨੂੰ ਰਾਜ ਭਾਗ ਦਾ ਮਾਲਕ ਬਣਾ ਦਿੱਤਾ। ਗਮਨਿਓ ਆਪ ਵਿਪਨ ਤਪ ਕਾਰਨ। ਇਸ ਤਰ੍ਹਾਂ ਵੀ ਮਰਦਾਨੇ ਜਿਹੜਾ ਪਰਸ਼ੁਰਾਮ ਸੀ ਆ ਫਿਰ ਤਪ ਕਰਨ ਵਾਸਤੇ ਜੰਗਲ ਵੱਲ ਨੂੰ ਚਲਾ ਗਏ। ਰਹਿਓ ਬੈਠ ਕਰ ਦੁਸ਼ਟ ਬਿਦਾਰਨ। ਦੁਸ਼ਟਾਂ ਨੂੰ ਨਾਸ਼ ਕਰਕੇ ਫਿਰ ਤਪ ਕਰਨ ਵਾਸਤੇ ਬੈਠ ਛਤਰੀ ਬਦੇ ਬਹੁਤ ਜਬ ਕੋਟੀ। ਕਹਿੰਦੇ ਕਰੋੜਾਂ ਦੀ ਗਿਣਤੀ ਵਿੱਚ ਫਿਰ ਫਿਰ ਛਤਰੀ ਵੱਧ ਗਏ ਧਰਾ ਦੇ ਜਨ ਤੇ ਲੀਨ ਖਸੋਟੀ। ਉਹਨਾਂ ਨੇ ਕਹਿੰਦੇ ਫਿਰ ਬ੍ਰਹਮਣਾ ਤੋਂ ਧਰਤੀ ਦਾ ਰਾਜ ਭਾਗ ਖੋ ਲਿਆ, ਆਨ ਵਿਪਨ ਤੇ ਯੁੱਧ ਮਚਾਵਾ। ਕਹਿੰਦੇ ਪਰਸ਼ੁਰਾਮ ਤੇ ਜੰਗਲ ਤੋਂ ਆ ਕੇ ਉਹਨਾਂ ਛਤਰੀਆਂ ਨਾਲ ਜੰਗ ਯੁੱਧ ਮਚਾਇਆ। ਛਤਰੀ ਏਕ ਰਹਿਣ ਨਹਿ ਪਾਵਾ, ਧਰਤੀ ਤੇ ਇੱਕ ਛਤਰੀ ਵੀ ਰਹਿਣਾ ਨੀ ਪਾਇਆ, ਇੱਕ ਵੀ ਨਹੀਂ ਛੱਡਿਆ ਹੈ। ਜੀਤ ਧਰਾ ਵਿਪਰਨ ਕੋ ਦੀਨੀ, ਧਰਤੀ ਕਹਿੰਦੇ ਜਿੱਤ ਕੇ ਫਿਰ ਬ੍ਰਹਮਾ ਨੂੰ ਸੰਭਾਲ ਦਿੱਤੀ। ਛਤਰੀ ਵਧੇ ਛੀਨ ਪੁੰਨ ਲੀਨੀ, ਜਿਹੜੇ ਛਤਰੀ ਹੈ ਉਹ ਫਿਰ ਵਧ ਕੇ ਉਹਨਾਂ ਨੇ ਫਿਰ ਖੋ ਲਈ। ਪਰਸ਼ੁਰਾਮ ਮਾਰੇ ਤਬ ਆਏ, ਫਿਰ ਕਹਿੰਦੇ ਤੀਜੀ ਵਾਰ ਪਰਸ਼ੁਰਾਮ ਨਾਲ ਆ ਕੇ ਉਹਨਾਂ ਨੂੰ ਮਾਰ ਮੁਕਾਇਆ। ਧਰਨੀ ਸਕਲ ਦਿਜਨ ਪੁੰਨ ਪਾਈ, ਫਿਰ ਤੀਜੀ ਵਾਰ ਬ੍ਰਹਮਣਾ ਨੇ ਧਰਤੀ ਪ੍ਰਾਪਤ ਕਰ ਲਈ, ਫਿਰ ਰਾਜੇ ਬਣ ਬੈਠੇ। ਇਸ ਵਿਧ ਇੱਕ ਇਸ ਵਾਰ ਸੰਘਾਰੇ, ਮਰਦਾਨੇ ਇਸ ਤਰ੍ਹਾਂ ਕਹਿੰਦੇ ਜੰਗ ਕਰਕੇ ਇੱਕੀ ਵਾਰੀ ਕਹਿੰਦੇ ਛਤਰੀਆਂ ਨੂੰ ਮਾਰਿਆ ਉਹ ਪਰਸ਼ੁਰਾਮ ਨੇ। ਦਈ ਦਿਜਨ ਕੋ ਬਾਰੰਬਾਰੇ, ਹਾਂ ਬਾਰ ਬਾਰ ਕਹਿੰਦੇ ਇਸ ਤਰ੍ਹਾਂ ਮੁੜ ਮੁੜ ਕੇ ਬ੍ਰਹਮਣਾ ਨੂੰ ਇਹ ਧਰਤੀ ਦਿੱਤੀ, ਧਰਤੀ ਦਾ ਰਾਜ ਸੰਭਾਲਿਆ। ਰਗਪਤ ਸੰਗ ਭਿੜਿਓ ਇੱਕ ਕਾਲਾ, ਇੱਕ ਸਮੇਂ ਦੀ ਗੱਲ ਹੈ, ਰਾਮ ਚੰਦਰ ਜਦੋਂ ਤ੍ਰਿਤੇ ਜਵੇ ਸੋ ਹੋਏ, ਉਸ ਵੇਲੇ ਉਹਨਾਂ ਨਾਲੇ ਭਿੜ ਪਿਆ ਸੀ, ਉਹਨਾਂ ਨਾਲੇ ਲੜ ਪਿਆ ਸੀ ਪਰਸ਼ੁਰਾਮ। ਹਰਿਓ ਗਇਓ ਤੇ ਹੋਜ ਵਿਸਾਲਾ, ਉਸ ਵੇਲੇ ਪਰਸ਼ੁਰਾਮ ਦਾ ਜਿਹੜਾ ਬੜਾ ਭਾਰੀ ਬਲ ਸੀ, ਅੰਸਾ ਅਵਤਾਰ ਸੀ, ਛੇ ਕਲਾ ਇਹਦੇ ਵਿੱਚ ਸੀ, ਯਾਨੀ ਚਾਰ ਕਲਾ ਸੀ, ਦੋ ਕਲਾ ਤਪ ਕਰਕੇ ਆਈਆਂ ਸੀ, ਛੇ ਕਲਾ ਅਵਤਾਰ ਸੀ ਇਹ। ਕਹਿੰਦੇ ਉਹ ਇੱਕ ਸਮੇਂ ਰਾਮ ਚੰਦਰ ਜੀ ਨਾਲ ਭਿੜ ਪਿਆ ਸੀ, ਲੜ ਪਿਆ ਸੀ। ਕਾਰਨ ਇਉਂ ਬਣਿਆ, ਜਦੋਂ ਪਰਸ਼ੁਰਾਮ ਜੀ ਰਾਮ ਚੰਦਰ ਜੀ ਇੱਧਰ ਬਨੋਬਾਸ ਵੱਲ ਨੂੰ ਆਏ, ਉਹ ਬਨੋਬਾਸ ਕੱਟਣ ਉੱਥੇ ਹੀ ਫਿਰ ਮਿਲਿਆ ਪਰਸ਼ੁਰਾਮ ਅਤੇ ਕਹਿਣ ਲੱਗਿਆ ਤੁਸੀਂ ਵੀ ਛਤਰੀਆਂ ਵਿੱਚੋਂ ਰਾਮ ਜੀ, ਤੁਹਾਨੂੰ ਯਾਦ ਹੈ ਤੁਸੀਂ ਜਦੋਂ ਸੀਤਾ ਵਿਆਹ ਕੇ ਲਿਆਂਦੀ ਸੀ, ਉਹ ਜਿਹੜਾ ਮਿਥਲਾਪੁਰੀ ਵਿੱਚ ਜਨਕ ਰਾਜੇ ਦੀ ਰਾਜਧਾਨੀ ਵਿੱਚ ਧਨਕ ਪਿਆ, ਉਹ ਤੁਸੀਂ ਤੋੜਿਆ ਸੀ ਨਾ, ਉਹ ਜਿਹੜਾ ਧਨਕ ਹੈ ਉਹ ਮੇਰੇ ਗੁਰੂ ਦਾ ਸੀ, ਸ਼ਿਵਜੀ ਭਗਵਾਨ ਦਾ ਸੀ, ਇਹ ਤੋੜ ਕੇ ਤੁਸੀਂ ਬੇਦ ਵੀ ਕੀਤੀ ਹੈ ਮੇਰੀ ਵੀ ਅਤੇ ਗੁਰੂ ਦੀ ਵੀ, ਉਹਦਾ ਬਦਲਾ ਹੁਣ ਮੈਂ ਲਊਂ, ਤੁਹਾਨੂੰ ਕਹਿੰਦੇ ਮਾਰੂੰਗਾ। ਉਹ ਰਾਮ ਜੀ ਕਹਿਣ ਲੱਗੇ ਉਹ ਬ੍ਰਾਹਮਣਾ ਕੀ ਲੈਣਾ ਹੈ, ਪੰਗਾ ਨਾ ਲੈ ਤੂੰ ਰਹਿਣ ਦੇ। ਕਹਿੰਦਾ ਨਹੀਂ, ਤੁਸੀਂ ਉਹ ਬੇਦ ਵੀ ਕੀਤੀ ਹੈ, ਤੁਹਾਨੂੰ ਹੁਣ ਮੈਂ ਆਪਣੇ ਉਹ ਬਦਲਾ ਲਊਂਗਾ। ਉਹ ਕਹਿਣ ਲੱਗੇ ਵੀ ਅਸੀਂ ਥੋੜੋ ਕਿ ਉਤੋਂ ਰਾਜੇ ਕੋਲ ਰੱਖਿਆ ਸੀ, ਰਾਜੇ ਨੇ ਸ਼ਰਤ ਬੰਨ੍ਹ ਦਿੱਤੀ ਸੀ ਵੀ ਇਹ ਸੀਤਾ ਨੂੰ ਉਹਦੇ ਨਾਲ ਵਿਆਹੁਣਾ ਜਿਹੜਾ ਇਸ ਤਨਕ ਨੂੰ ਚੜ੍ਹਾ ਦਊਗਾ, ਅਤੇ ਅਸੀਂ ਚੜ੍ਹਾ ਦਿੱਤਾ, ਪੁਰਾਣਾ ਸੀ ਟੁੱਟ ਫੁੱਟ ਗਿਆ। ਕਹਿੰਦਾ ਨਹੀਂ, ਤੁਸੀਂ ਮੇਰੇ ਸ਼ਿਵ ਭਗਵਾਨ ਦੀ ਤਨਕ ਨੂੰ ਤੋੜ ਕੇ ਬੇਦ ਵੀ ਕੀਤੀ ਹੈ, ਮੈਂ ਬਦਲਾ ਲਊਂਗਾ। ਜੇ ਬਹੁਤੇ ਬਲੀਆਂ ਕਹਿੰਦੇ ਮੇਰੇ ਕੋਲ ਆ ਤਨਕ ਲੈ ਆ ਚੜ੍ਹਾ ਕੇ ਦਿਖਾਓ, ਕਹਿੰਦੇ ਲੈ ਵੀ ਆ ਚੜ੍ਹਾ ਕੇ ਦਿਖਾ ਦਿੰਦੇ। ਉਹ ਜਿਹੜਾ ਤਨਕ ਜਿਹਾ ਪਰਸ਼ੁਰਾਮ ਕੋਲ ਸੀ ਉਹ ਚੜ੍ਹਾ ਦਿਆ ਜਦੋਂ, ਕਹਿੰਦੇ ਦੱਸ ਉਹ ਬਾਹਮਣਾ ਕਿੱਥੇ ਮਾਰ ਗਏ ਹੁਣ, ਤੈਨੂੰ ਤੇਰੇ ਹੀ ਫਾਹਾ ਵੱਲ ਗਏ ਆਕੜ ਦੇ। ਕਹਿੰਦੇ ਚੱਲ ਤੂੰ ਹੁਣ ਬ੍ਰਾਹਮਣ ਕਰਕੇ ਨਹੀਂ ਮਾਰਦੇ, ਅਤੇ ਕਹਿੰਦੇ ਆ ਤਨਕ ਦੇ ਨਾਲ ਤੇਰੇ ਕਹਿੰਦੇ ਬਸ ਆਹ ਲੋਕ ਦੇ ਸੁੱਖ ਵੀ ਅਤੇ ਪਰਲੋਕ ਦੇ ਸੁੱਖ ਵੀ ਅਸੀਂ ਨਾਸ ਕਰ ਦਿੱਤੇ, ਹੁਣ ਤੂੰ ਸੁਖੀ ਨਹੀਂ ਰਹੇਗਾ, ਕਰੀ ਜਲ ਭਲੇ ਤਪ। ਅਤੇ ਉਹ ਮੱਥਾ ਜਿਹਾ ਟੇਕ ਕੇ ਨਾ ਰਾਮ ਜੀ ਨੇ ਪੈਰਾਂ 'ਤੇ ਹੱਥ ਜਿਹਾ ਲਾ ਕੇ ਸਾਰੀ ਕਲਾ ਸਾਰੀ ਸ਼ਕਤੀ ਖਿੱਚ ਲਈ, ਜਿਵੇਂ ਬੱਚੇ ਨਾਲ ਦੇ ਵਿੱਚ ਨੜਾ ਜਿਹਾ ਲੈ ਕੇ ਪਾਣੀ ਜਿਹਾ ਖਿੱਚ ਲੈਂਦੇ ਨੇ ਸਾਹ ਨਾਲ, ਐਂ ਕਹਿੰਦੇ ਸ਼ਕਤੀ ਹੱਥ ਲਾ ਕੇ ਸਾਰੀ ਖਿੱਚ ਲਈ। ਅਤੇ ਲਪੋਟ ਸੰਕਦਾ ਜਦੋਂ ਰਾਮ ਪਰਸ਼ੁਰਾਮ ਹੋ ਗਿਆ, ਪਰ ਘਰੇ ਆ ਕੇ ਰੋਇਆ ਪਿੱਟਿਆ ਵੀ ਕਾਹਨੂੰ ਪੰਗਾ ਲੈਣਾ ਸੀ ਰਾਮ ਨਾਲ, ਨਾਲੇ ਸ਼ਕਤੀ ਗਈ ਨਾਲੇ ਦੋਹਾਂ ਲੋਕਾਂ ਦੇ ਸੁੱਖ ਗਏ। ਅਤੇ ਇਸ ਕਰਕੇ ਕਹਿੰਦੇ ਵੀ ਮਰਦਾਨੇ ਉਹ ਪਰਸ਼ੁਰਾਮ ਫਿਰ ਕਰਾ ਕੇ ਸ਼ਕਤੀ ਗੁਆ ਕੇ ਸੁਖ ਗਵਾ ਕੇ ਤਾਂ ਮਰ ਕੇ ਰੋਇਆ ਸੀ। ਲੱਜਤ ਹੋਏ ਸਦਨ ਮਹਿ ਆਇਓ, ਸ਼ਰਮਸ਼ਾਰ ਜਾ ਹੋ ਕੇ ਸ਼ਰਮਿੰਦਾ ਹੋ ਕੇ ਆਪਣੇ ਘਰ ਵਿੱਚ ਪਰਸ਼ੁਰਾਮ ਆ ਗਿਆ ਸੀ। ਸ਼ਕਤੀ ਕੁਹਾ ਕੇ ਸੋ ਰੋਬਤ ਬਲ ਸਕਲ ਹਰਾਇਓ, ਜਦੋਂ ਰਾਮ ਜੀ ਨੇ ਕਹਿੰਦੇ ਉਹ ਸਾਰਾ ਬਲ ਨਾਸ ਕਰਤਾ, ਕਲਾ ਜੀ ਖੋਲੀ ਪੈਰਾਂ ਨੂੰ ਹੱਥ ਲਾ ਕੇ ਫਿਰ ਮਾਰਿਆ, ਤੂੰ ਰਾਮ ਕੇ ਮਰ ਕੇ ਰੋਇਆ। ਬਾਕੀ ਆਵੇ ਵੀ ਆ ਬ੍ਰਾਹਮਣਾਂ ਨੂੰ ਬੇਬੇ ਮੈਂ ਛਤਰੀਆਂ ਨੂੰ ਮਾਰ ਮਾਰ ਕੇ ਇੱਕ ਹੀ ਵਾਰੀ ਧਰਤੀ ਦਿੱਤੀ ਰਾਜ ਭਾਗ ਸੁਣਾ। ਇਹ ਉਹੀ ਫਿਰ ਮੰਗਦੇ ਫਿਰਦੇ ਟੁੱਕ ਢੇਰ ਬਣੇ ਫਿਰਦੇ ਹੈ। ਇਸ ਕਰਕੇ ਵੀ ਇਹਨਾਂ ਪਿੱਛੇ ਮੈਂ ਇੰਨੇ ਨਾਸ ਕੀਤੇ ਇਹ ਸੰਭਾਲ ਨਹੀਂ ਸਕੇ। ਕਿਉਂ ਵੀ ਰੋਇਆ? ਜਾਚਤ ਦਿਜ ਦੇਖਤ ਜਗ ਮਾਹੀ, ਕਿਉਂਕਿ ਬ੍ਰਾਹਮਣਾਂ ਨੂੰ ਸੰਸਾਰ ਵਿੱਚ ਦੇਖਦਾ ਇਹ ਤਾਂ ਮੰਗਦੇ ਫਿਰਦੇ ਹੈ। ਕਿਤੇ ਰਾਹੂ ਕੇਤੀ ਵੀ ਤੈਨੂੰ ਲੱਗਿਆ, ਤੈਨੂੰ ਵੀ ਸਾੜ ਸਤੀ ਲੱਗੀ ਹੈ, ਤੂੰ ਵੀ ਬਰਨੀ ਕਰਾ, ਤੂੰ ਵੀ ਸਾੜ ਸਤੀ ਦਾ ਇਲਾਜ ਕਰਾ। ਇਉਂ ਕਹਿੰਦੇ ਉਹਨਾਂ ਨੂੰ ਮੰਗਦਿਆਂ ਦੇਖ ਕੇ ਰੋਏ ਬਸੂਰਤ ਸੁਖ ਤੇ ਨਾਹੀ। ਪਰਸ਼ੁਰਾਮ ਨੂੰ ਜਦੋਂ ਕੋਈ ਸੁੱਖ ਨਹੀਂ ਹੈ ਵੀ ਇਹਨਾਂ ਪਿੱਛੇ ਮੈਂ ਇੰਨੇ ਛਤਰੀ ਮਾਰੇ, ਇਹ ਫਿਰ ਉਵੇਂ ਫਿਰਦੇ ਟੁਕੜੇ ਮੰਗਦੇ। ਪਰਸ਼ੁਰਾਮ ਵਿਚਾਰਾ ਤਾਂ ਮਾਰ ਕੇ ਰੋਂਦਾ ਹੈ। ਨ੍ਰਿਪ ਇੰਦ ਮਤੀ ਬ੍ਰਿਹ ਭਾਰੀ, ਇਸੇ ਤਰ੍ਹਾਂ ਅਜੈ ਸਰੋ ਵੈ ਭੀਖਿਆ ਖਾਏ, ਵੀ ਜਿਹੜਾ ਅਜ ਰਾਜਾ ਸੀ, ਜਿਹੜੀ ਕਿਸੇ ਸਾਧੂ ਨੂੰ ਉਹਨੇ ਭੀਖਿਆ ਦਿੱਤੀ ਸੀ, ਜਦੋਂ ਉਹਨੂੰ ਖਾਣੀ ਪਈ ਤੇ ਉਹ ਬੜਾ ਭਾਰੀ, ਕਹਿੰਦੇ ਤਾਂ ਮਾਰ ਕੇ ਰੋਇਆ। ਉਹ ਸਾਖੀ ਸੁਣਾਉਂਦੇ ਹਨ, ਰੋਬਤ ਭਿਖਿਆ ਖਾਏ ਹਾਰੀ। ਭਿਖਿਆ ਦਾ ਜਿਹੜਾ ਉਹਨੇ ਭੋਜਨ ਦਿੱਤਾ ਸੀ ਨਾ, ਉਹ ਛਕਣ ਵਾਸਤੇ ਉਹ ਰੋਂਦਾ ਹੈ। ਉਹ ਕਾਰਨ ਸੀ ਕੋਈ ਰਾਜਾ ਤਵੇਲੇ ਵਿੱਚ ਖੜੋਤਾ ਹੋਇਆ ਸੀ, ਉੱਥੇ ਕੋਈ ਜੰਗਲ ਵਿੱਚੋਂ ਚੱਲਦਾ ਚਲਾਉਂਦਾ ਸਾਧੂ ਆ ਗਿਆ, ਪੁੱਛ ਪੜਤਾਲ ਕੀਤੀ। ਉਹ ਕਹਿੰਦੇ ਵੀ ਇਸ ਵੇਲੇ ਰਾਜਾ ਤਾਂ ਤਵੇਲੇ ਵਿੱਚ ਗਿਆ। ਉਹ ਉੱਥੇ ਚਲਿਆ ਗਿਆ, ਜਾ ਸਤਿਵਰਤੀ ਹਰੀ ਨਰਾਇਣ, ਕਿਹਾ ਰਾਮ ਰਾਮ ਜੀ। ਅਤੇ ਉਹ ਕਹਿਣ ਲੱਗਾ ਵੀ ਇਸ ਵੇਲੇ ਤਾਂ ਮੈਂ ਤਬੇਲੇ ਵਿੱਚ ਕਹਿਣਾ, ਮੇਰੇ ਕੋਲ ਕੁਝ ਨਹੀਂ ਹੈਗਾ ਹੈ। ਉਹ ਕਹਿਣ ਲੱਗੇ ਰਾਜੇ ਭਾਵੇਂ ਕਿਤੇ ਹੋਣ, ਉਹਨਾਂ ਰਾਜ ਭਾਗ ਦੇ ਮਾਲਕ ਹੈ, ਸਭ ਕੁਛ ਹੀ ਹੁੰਦਾ, ਅਤੇ ਸਾਧੂਆਂ ਦਾ ਆਉਣਾ ਤਾਂ ਇੱਕ ਵਾਰੀ ਹੁੰਦਾ, ਨਗਰ ਇੱਥੇ ਅਸੀਂ ਰੋਜ਼ ਤੱਕ ਗੇੜੇ ਕੱਢਣੇ ਨਹੀਂ, ਵੀ ਕਿਤੇ ਮੱਖਣੀ ਰਾਮ ਜੀ, ਕਿਤੇ ਆਟਾ ਰਾਮ ਜੀ, ਕਿਤੇ ਦਾਲ ਰਾਮ ਜੀ, ਉਹ ਤਾਂ ਆਉਣਾ ਨਹੀਂ, ਇੱਕ ਵਾਰੀ ਆਉਣਾ ਹੈ, ਅਤੇ ਤੂੰ ਦੇ ਜੋ ਹਾਜ਼ਰ ਹੈ। ਕਹਿਣ ਲੱਗਾ ਇਸ ਵੇਲੇ ਤਾਂ ਘੋੜੇ ਐਵੇਂ ਦੀ ਤਵੇਲੇ ਵਿੱਚ ਕਹਿੰਦੇ ਅਲੱਦ ਬਥੇਰੀ ਪਈ ਹੈ, ਇਹ ਦੇ ਸਕਦਾ? ਉਹ ਕਹਿੰਦੇ ਜੋ ਮਰਜ਼ੀ ਦੇ। ਇਹਨੇ ਬੁੱਕ ਜਾ ਭਰਾ ਕੇ ਅਤੇ ਉਹਦੇ ਝੋਲੀ 'ਚ ਪਾਤਾ। ਉਹ ਕਹਿੰਦਾ ਵੀ ਚੰਗਾ ਰਾਜਨ, ਤੇਰਾ ਦਾਨ ਦਿੱਤਿਆ ਸਭ ਹਜ਼ਾਰਾਂ ਗੁਣਾ ਵਧੇ ਫੁੱਲੇ, ਅਤੇ ਤੂੰ ਖਾਵੇਂ ਇਸ ਨੂੰ ਹਜ਼ਾਰਾਂ ਗੁਣੇ ਦਾਨ ਦਿੱਤੇ ਨੂੰ। ਉਹ ਜਦੋਂ ਲੈ ਕੇ ਚੱਲਿਆ ਗਿਆ ਬਾਹਰ, ਬੁੱਕ ਜਿਹੜਾ ਲਿਦਦਾ ਸੀ ਉਹ ਸੁੱਟਤਾ ਆਪਣੇ ਡੇਰੇ ਦੇ ਪਿਛਲੇ ਪਾਸੇ। ਉਹ ਬਚਨ ਕਰਕੇ ਵੀ ਤੇਰਾ ਦਾਨ ਦਿੱਤੇ ਹਜ਼ਾਰਾਂ ਗੁਣਾ ਵਧੇ ਅਤੇ ਹੋਰ ਵਧੀ ਜਾਵੇ। ਇੱਕ ਵਾਰੀ ਕਿਤੇ ਰਾਜਾ ਚੱਲਦਾ ਚੱਲਦਾ ਆਇਆ, ਦੇਖਿਆ ਜੰਗਲ ਵਿੱਚ ਇੱਧਰ ਉੱਧਰ ਲਿੰਦੀ ਢੇਰ ਲੱਗੇ ਪਏ। ਵਜ਼ੀਰਾਂ ਨੂੰ ਪੁੱਛਣ ਲੱਗਿਆ ਵੀ ਇਹ ਕਿਵੇਂ, ਇੱਥੇ ਕੋਈ ਘੋੜਾ ਤਾਂ ਦੀਦਾ ਨਹੀਂ ਹੈ, ਇੰਨੀ ਤਾਂ ਆਪਣੇ ਤਵੇਲੇ 'ਤੇ ਵੀ ਨਹੀਂ ਹੈਗੀ ਜਿੰਨੀ ਇੱਥੇ ਪਈ ਹੈ। ਕਹਿੰਦੇ ਪਤਾ ਕਰੋ। ਉਹ ਵਜ਼ੀਰਾਂ ਨੂੰ ਕਿਹਾ ਜਦੋਂ ਗਏ ਵੀ ਮਹਾਰਾਜ ਇੱਥੇ ਤੁਸੀਂ ਰਹਿੰਦੇ, ਘੋੜਾ ਘੂੜਾ ਤਾਂ ਦਿੰਦਾ ਦਿੰਦਾ ਨਹੀਂ, ਇੰਨੀ ਲੱਦ ਕਿਉਂ ਪਈ ਆ, ਢਿੱਲ ਲੱਗੇ ਪਏ। ਉਹ ਕਹਿੰਦਾ ਵੀ ਤੁਹਾਡੇ ਰਾਜੇ ਨੇ ਤਵੇਲੇ 'ਚ ਇੱਕ ਲਿੱਦ ਬੁੱਕ ਭਰ ਕੇ ਰਿਹਾ ਸੀ ਅਤੇ ਇਹ ਵੀ ਦਾਨ ਦਿੱਤਾ, ਉਹਦਾ ਵੱਲ ਫੁੱਲ ਰਿਹਾ। ਕਹਿੰਦੇ ਫੇਰ ਜੀ? ਕਹਿੰਦੇ ਫੇਰ ਇਹ ਦਾਨ ਦਿੱਤਾ, ਰਾਜੇ ਨੂੰ ਖਾਣਾ ਪਊਗਾ ਹੋਰ ਕੀ। ਉਹ ਵਜ਼ੀਰੇ ਜਾ ਕੇ ਰਾਜੇ ਨੂੰ ਦੱਸਦਾ, ਕਹਿੰਦਾ ਵੀ ਤੁਸੀਂ ਤਾਂ ਉਹ ਜਿਹੜਾ ਦਿੱਤਾ ਸੀ ਨਾ ਬੁੱਕ ਭਰ ਕੇ, ਉਹਨਾਂ ਨੇ ਕਿਹਾ ਹਜ਼ਾਰਾਂ ਗੁਣਾ ਦਾਨ ਦਿੱਤਾ, ਪਰ ਇਹ ਤਾਂ ਹੁਣ ਐਂ ਕਹਿੰਦਾ ਉਹ ਵੀ ਤੁਹਾਨੂੰ ਖਾਣਾ ਪੈਣਾ ਹੈ। ਬਣ ਗਈ ਪਾ ਦੇਈ, ਫਟਾਫਟ ਚੱਲ ਕੇ ਆਇਆ। ਕਹਿੰਦਾ ਜੀ ਬਖਸ਼ੋ ਮਹਾਰਾਜ। ਕਹਿੰਦੇ ਵੀ ਬਖਸ਼ਿਆ ਬਖਸ਼ਿਆ ਕੀ, ਬਸ ਹੁਣ ਤੂੰ ਖਾ, ਇਹ ਤੈਨੂੰ ਖਾਣਾ ਪੈਣਾ, ਜਿਵੇਂ ਮਰਜ਼ੀ ਖਾ, ਸਾਨੂੰ ਨਹੀਂ ਪਤਾ। ਤੇਰਾ ਦਾਨ ਦਿੱਤਾ ਹੀ ਹੈ, ਤੂੰ ਹੀ ਦਿੱਤਾ ਸੀ ਭੁੱਖ ਭਰ ਕੇ, ਅਸੀਂ ਤਾਂ ਨਹੀਂ ਖਾਣਾ ਹੈ। ਫਿਰ ਜਦੋਂ ਬਹੁਤੇ ਮਿਹਨਤਾ ਤਰਲੇ ਜੇ ਕਰੀ ਗਿਆ, ਕਹਿਣ ਲੱਗਿਆ ਵੀ ਮਹਾਰਾਜ ਜਿਹੜੇ ਸਾਧੂ ਹੁੰਦੇ ਆ ਉਹਨਾਂ ਕੋਲ ਜੁਗਤੀਆਂ ਮੁਗਤੀਆਂ ਹੁੰਦੀਆਂ, ਕੋਈ ਢੰਗ ਤਰੀਕਾ ਦੱਸੋ ਵੀ ਜਿਸ ਤਰ੍ਹਾਂ ਫਿਰ ਇੰਨੀ ਲਿਦ ਖਾਣੀ ਤਾਂ ਮੈਨੂੰ ਬਹੁਤ ਔਖੀ ਹੈ, ਅਤੇ ਕੋਈ ਦੱਸੋ ਕੋਈ ਜੁਗਤੀ ਮੁਗਤੀ ਵੀ ਮੈਂ ਨਾ ਖਾਵਾਂ, ਹੋਰ ਹੀ ਕੋਈ ਖਾ ਪੀ ਜਾਵੇ। ਉਹ ਕਹਿਣ ਲੱਗੇ ਹਾਂ ਇੱਕ ਤਰੀਕਾ ਹੈਗਾ, ਤੂੰ ਆਪਣੀ ਨਿੰਦਿਆ ਕਰਾ ਲਾ, ਬਦਨਾਮੀ ਕਰਾ ਲਾ, ਅਣਹੋਈ ਨਿੰਦਿਆ ਕਰਾ ਲਾ, ਨਿੰਦਕ ਖਾ ਜਾਣਗੇ ਲਿਦ ਤੇਰੀ। ਕਹਿੰਦਾ ਹਾਂ ਇਹ ਤਾਂ ਸੌਖਾ ਹੈ ਗੱਲ, ਨਿੰਦਿਆ ਤਾਂ ਮੈਂ ਕਰਾ ਲੂੰ ਆਪਣੀ। ਕਹਿੰਦੇ ਬਸ ਫਿਰ ਲਿਦ ਵੀ ਖਾ ਜਾਣਗੇ ਨਿੰਦਕ। ਫਿਰ ਉਸ ਵੇਲੇ ਜਿਹੜੇ ਬ੍ਰਾਹਮਣ ਉਹ ਪੁਰੋਹਿਤ ਸੀ ਉਹਦੀ ਲੜਕੀ ਨੂੰ ਕੋਲ ਮੰਗਵਾਇਆ, ਕਹਿਣ ਲੱਗਿਆ ਵੀ ਹੈ ਤਾਂ ਤੂੰ ਮੇਰੀ ਧੀ ਵਰਗੀ, ਪਰ ਮੈਂ ਹੁਣ ਕਹਿੰਦੇ ਆ ਫਸ ਗਿਆ ਕਸੂਤਾ, ਅਤੇ ਆਹ ਜਿਹੜਾ ਲਿਦ ਦਾ ਢੇਰ ਲੱਗਿਆ ਇਹ ਹੁਣ ਖੋਣਾ ਨਿੰਦਕਾ ਨੂੰ, ਅਤੇ ਤੂੰ ਮੇਰਾ ਸਾਥ ਦੇ। ਅਤੇ ਐਂ ਪਤਾ ਲੱਗਿਆ ਵੀ ਇਹ ਰਾਜਾ ਲੋਕਾਂ ਨੂੰ ਇਹ ਵੀ ਬ੍ਰਾਹਮਣ ਦੀ ਲੜਕੀ ਨੂੰ ਇੱਥੇ ਬਾਜ਼ਾਰ ਵਿੱਚ ਲਈ ਫਿਰਦਾ, ਅਤੇ ਉਹ ਇਸੇ ਤਰ੍ਹਾਂ ਜਾ ਲਾਲ ਜਿਹਾ ਪਾਣੀ ਜਿਹਾ ਕਰਕੇ ਨਾ, ਅਤੇ ਉਹ ਬੋਤਲ ਜੀ ਭਰ ਲਈ, ਜੇ ਐਂ ਲੱਗੇ ਵੀ ਇਹ ਸ਼ਰਾਬ ਲਈ ਫਿਰਦਾ ਰਾਜਾ। ਉਹ ਕਿਤੇ ਐਂ ਬੋਤਲ ਜੀ ਲੈ ਕੇ ਉਹ ਪਾਣੀ ਜਿਹਾ ਪੀ ਲਏ ਪਾਣੀ ਜਿਹਾ, ਕਿਤੇ ਉਹ ਜਿਹੜੀ ਬ੍ਰਾਹਮਣ ਦੀ ਲੜਕੀ ਹੈ ਧੀ ਉਹਨੂੰ ਐਂ ਬਾਂਹ ਫੜੀ ਹੈ ਅਤੇ ਲਈ ਜਾਂਦਾ, ਲਾਤਾ ਨਿੰਦਕਾ ਨੇ ਤਬਾ। ਦੇਖੋ ਕਿਹੋ ਜਿਹਾ ਕੰਜਰੇ ਕੀ ਕਰਦਾ ਫਿਰਦਾ, ਸਾਰੀ ਖਾ ਗਏ ਢੇਰ ਦੇ ਢੇਰ ਮੁੱਕ ਗਏ, ਰਹਿ ਗਿਆ ਉੱਥੇ ਇੱਕ ਬੁੱਕ। ਫਿਰ ਆ ਕੇ ਕਹਿਣ ਲੱਗਿਆ ਮਹਾਰਾਜ ਇਹ ਇੱਕ ਬੁੱਕ ਪਿਆ, ਕਹਿੰਦੇ ਇਹ ਤਾਂ ਵੀ ਖਾਣੀ ਪਊ ਤੈਨੂੰ। ਕਹਿੰਦੇ ਮਹਾਰਾਜ ਤੁਸੀਂ ਇੰਨਾ ਢੇਰਾਂ ਦੇ ਢੋਰ ਨਿੰਦਕਾਂ ਨੂੰ ਖਵਾ ਤੀ, ਹੁਣ ਇੱਕ ਬੁੱਕ ਕਿਵੇਂ ਰਹਿ ਜੂ, ਇਹ ਵੀ ਖਵਾ ਦਿਓ ਕੋਈ ਢੰਗ ਤਰੀਕਾ ਕਰਕੇ। ਕਹਿੰਦੇ ਵੀ ਹਾਂ ਇੱਕ ਤਰੀਕਾ ਹੈਗਾ, ਕਹਿੰਦੇ ਉਹ ਵੀ ਦੱਸੋ ਫਟਾਫਟ। ਕਹਿੰਦੇ ਉਹ ਹੈ ਵੀ ਜਿਹੜਾ ਕੋਈ ਰੱਬ ਦਾ ਪਿਆਰਾ ਪੁੱਜਿਆ ਹੋਇਆ ਨਾ, ਬਖਸ਼ਿਆ ਹੋਇਆ ਰੱਬ ਤੇ ਜਿਹਦੇ 'ਤੇ ਮਿਹਰ ਹੋ ਗਈ ਹੈ, ਉਹ ਸਾਧੂ ਸੰਤ ਤੇਰੀ ਨਿੰਦਿਆ ਕਰਦੇ, ਤੈਨੂੰ ਮਾੜਾ ਮਾੜਾ ਕਹਿਦੇ, ਅਤੇ ਫਿਰ ਕਹਿੰਦੇ ਉਹ ਸਾਧੂ ਖਾ ਜੂਗਾ ਇਹ ਬੁੱਕ। ਪਰ ਇੰਨੀ ਗੱਲ ਹੈ ਵੀ ਜਿਹਨੂੰ ਗਿਆਨ ਹੈ ਨਾ ਰੱਬ ਦੇ ਪਿਆਰੇ ਨੂੰ, ਉਹਨੇ ਨਹੀਂ ਇਹ ਨਿੰਦਿਆ ਕਰਨੀ ਤੇਰੀ, ਇਸ ਕਰਕੇ ਤੂੰ ਇਸ ਪਾਸੇ ਨਾ ਪਈ। ਕਹਿੰਦੇ ਮਹਾਰਾਜ ਕੋਸ਼ਿਸ਼ ਤਾਂ ਕਰਕੇ ਦੇਖੀਏ, ਸ਼ਾਇਦ ਕੋਈ ਲੱਭ ਹੀ ਜਾਏ ਖਾ ਹੀ ਲਵੇ। ਫਿਰ ਘਰ ਵਿੱਚ ਆ ਕੇ ਖਿਆਲ ਜਿਹਾ ਕਰਨ ਵਾਲਾ ਵੀ ਇਹੋ ਜਿਹਾ ਕਿਹੜਾ ਮਹਾਨ ਹੈ ਵੀ ਜਿਹਤੋਂ ਆਪਾਂ ਨਿੰਦਿਆ ਕਰਾ ਕੇ ਅਤੇ ਆ ਬੁੱਕ ਖਵਾ ਦਈਏ ਲਿਦ ਦਾ, ਸ਼ੈਤਾਨ ਸੀ ਰਾਜਾ। ਫਿਰ ਬੈਠੇ ਬੈਠੇ ਨੂੰ ਖਿਆਲ ਆਇਆ, ਕਹਿੰਦੇ ਵੀ ਆਹ ਜਿਹੜਾ ਸਾਧੂ ਹੈ ਜਿਹਨੇ ਆਪਾਂ ਨੂੰ ਸਰਾਫ ਦਿੱਤਾ ਵੀ ਇਸ ਹਜ਼ਾਰਾਂ ਗੁਣਾ ਵਧੇ ਫੁੱਲੇ, ਅਤੇ ਹੁਣ ਵੱਧ ਫੁੱਲ ਸੀ, ਅਤੇ ਇਹਦੇ ਸ਼ਕਤੀ ਹੈ ਤਾਕਤ ਵਾਲਾ ਹੈ, ਇਹਨੇ ਵੇਖੋ ਕਿੰਨੇ ਢੇਰਾਂ ਦੇ ਢੇਰ ਲਵਾ ਤੇ ਅਤੇ ਖੁਆ ਵੀ ਦਿੱਤੇ ਨਿੰਦਕਾਂ ਨੂੰ ਜੁਗਤੀ ਮੁਗਤੀ, ਕਿਉਂ ਨਾ ਹੋਵੇ ਆਪਾਂ ਭੇਜਿਆ ਬਦਲ ਕੋਲ, ਇਹਦੇ ਕੋਲ ਚਲੇ ਜਾਈਏ, ਇਸੇ ਤੋਂ ਨਿੰਦਿਆ ਕਰਾ ਲਈਏ ਆਪਣੀ। ਬਸ ਸੋਚ ਕੇ ਭੇਜਿਆ ਬਦਲ ਕੇ, ਅਤੇ ਜਾ ਕੇ ਉਸੇ ਸਾਧੂ ਕੋਲ ਬੈਠ ਗਿਆ। ਕਹਿਣ ਲੱਗਿਆ ਮਹਾਰਾਜ ਤੁਸੀਂ ਸੁਣਿਆ ਆ ਰਾਜੇ ਦੀ ਕਰਤੂਤ, ਕਿੱਡਾ ਮਾਰਾ ਭੈੜਾ ਹੈ, ਕਿੰਨਾ ਮੇਰਾ ਲੁੱਚਾ ਹੈ, ਕਿੰਨਾ ਬਦਮਾਸ਼ ਹੈ। ਰਾਜੇ ਮਹਾਰਾਜੇ ਧਰਮੀ ਹੁੰਦੇ ਨੇ ਤਾਂ ਜਮਾ ਹੀ ਮਾਰਾ ਉਹੀ ਕਰਦੇਗਾ। ਸੁਣਿਆ ਹੁਣ ਇੱਕ ਬ੍ਰਾਹਮਣ ਦੀ ਲੜਕੀ ਮਹਾਰਾ ਬਾਂਹ ਫੜ ਕੇ ਸ਼ਰਾਬ ਪੀਂਦਾ ਸਾਰੇ ਸ਼ਹਿਰ ਫਿਰ ਫਿਰਿਆ, ਇੰਨਾ ਮਾੜਾ। ਦੇਖੋ ਮਾਰਾ ਹੈ, ਕਹੋ ਨਾ ਮਾਰਾ ਕਿੰਨਾ ਮਾੜਾ। ਉਹ ਮਹਾਤਮਾ ਚੁੱਪ ਮੂੰਹ ਨਾ। ਹਾਂ ਜਦੋਂ ਕਹੀ ਗਿਆ ਉਹ ਕਹਿੰਦੇ ਭੜੂਆ ਇਹ ਤਾਂ ਤੈਨੂੰ ਹੀ ਖਾਣਾ ਬੁੱਕ ਕਹਿਣਾ, ਅਸੀਂ ਨਹੀਂ ਖਾਣਾ, ਭਲਾ ਮਾਨਸ ਕਰਾ ਕੇ ਖਾ, ਸਾਨੂੰ ਸਾਥੋਂ ਹੀ ਚੁਗਤੀ ਪੜ ਕੇ ਸਾਨੂੰ ਹੀ ਖੋਣਾ ਚਾਹੁੰਦਾ, ਸਾਨੂੰ ਪਤਾ ਹੈ ਅਸੀਂ ਨਹੀਂ ਨਿੰਦਕ ਬਣਨਾ, ਤੂੰ ਖਾ ਫੜ ਕਰਕੇ। ਕਹਿੰਦੇ ਮਹਾਰਾਜ ਫਿਰ ਕਹਿੰਦੇ ਇੱਥੇ ਖਾ ਲਏਗਾ ਤਾਂ ਇੱਥੇ ਇੱਕ ਬੁੱਕ ਨਾ ਸਰ ਜੂ, ਨਹੀਂ ਤਾਂ ਇਹਨੇ 10 ਗੁਣਾ ਵੱਧ ਜਾਣਾ। ਅੱਗੇ ਇਹਨੇ ਦਾਨ ਦਿੱਤਾ ਵੱਧ ਜਾਣਾ, ਫਿਰ ਇੱਥੇ ਖਾ ਲਾ ਤਾਂ ਬੁੱਕ ਔਖਾ ਸੌਖਾ। ਉਹ ਘਰੇ ਫਿਰ ਚੁੱਕ ਲਿਆ ਬੁੱਕ ਦਾ ਰਿਲਤ ਦਾ, ਅਤੇ ਚੂਰਨ ਜਿਹਾ ਬਣਾ ਕੇ ਨਾ ਨੂਣ ਨਾਨ ਜਿਹਾ ਹੋਰ ਜਮੈਣ ਜਮੂਣ ਜੀ ਪਾ ਕੇ ਰੋਟੀ ਤੋਂ ਬਾਅਦ ਮਾੜਾ ਖਾ ਲੈ, ਨਾਲੇ ਰੋਂਦਾ ਵਜਾ ਸੁਰੋ ਵੈ ਭੀਖਿਆ ਖਾਏ। ਮਤਾਨੇ ਨੂੰ ਮਹਾਰਾਜ ਦੱਸਦੇ ਵੀ ਐਡਾ ਵੱਡਾ ਅਜ ਰਾਜਾ ਸੀ, ਉਹਨੇ ਆ ਮਾੜਾ ਕਰਮ ਕੀਤਾ, ਸਾਧੂ ਨੂੰ ਚੱਕ ਕੇ ਲਿੱਤ ਦਾ ਬੁੱਕ ਦੇ ਦਿੱਤਾ, ਉਹਦੇ ਕਰਕੇ ਫਿਰ ਉਹਨੂੰ ਸਜ਼ਾ ਮਿਲੀ, ਉਹ ਲਿੱਤ ਖਾਣੀ ਪਈ। ਇਸ ਤਰ੍ਹਾਂ ਵੀ ਉਹ ਜਿਹੜਾ ਇੰਦਰ ਅਜ ਰਾਜਾ ਸੀ, ਉਹ ਭਿੱਖਿਆ ਦਿੱਤੀ ਹੋਈ ਨੂੰ ਖਾਂਦਾ ਹੋਇਆ ਉਹ ਰੋਂਦਾ ਹੈ। ਜਗ ਮਹਿ ਗਿਆਨ ਦ੍ਰਿਸ਼ਟ ਸੁਖ ਹੋਈ। ਇਹ ਵੀ ਮਰਦਾਨੇ ਸੰਸਾਰ ਦੇ ਵਿੱਚ ਜਿਹਨੂੰ ਗਿਆਨ ਦ੍ਰਿਸ਼ਟੀ ਹੁੰਦੀ, ਗਿਆਨ ਵਾਲੀ ਨਿਗਾਹ ਉਹ ਭਰਿਆ ਹੁੰਦੀ ਹੈ, ਉਹਨੂੰ ਤਾਂ ਸੁੱਖ ਹੁੰਦਾ ਹੈ। ਗਿਆਨਵਾਨ ਤੋਂ ਬਗੈਰ ਮਨੁੱਖ ਕੋਈ ਸੁਖੀ ਨਹੀਂ ਹੁੰਦਾ ਹੈ। ਲਾਤੁਰ ਦੁਖੀ ਰਹਿਤ ਸਭ ਕੋਈ। ਨਹੀਂ ਤਾਂ ਜਿੰਨੇ ਵੱਡੇ ਵੱਡੇ ਰਾਜੇ ਮਹਾਰਾਜੇ ਸਭ ਸੰਸਾਰ ਵਿੱਚ ਦੁਖੀ ਰਹਿੰਦੇ ਹਨ। ਸਗਲ ਸੇਠ ਕੋ ਰਾਜਾ ਦੁਖੀ ਲਿਖਿਆ ਬਾਣੀ ਵਿੱਚ ਵੀ। ਦੋਹਰਾ ਸੀਤਾ ਲਛਮਣ ਬਿਛੁਰਨੇ। ਇਸੇ ਤਰ੍ਹਾਂ ਰੋਵੈ ਰਾਮ ਨਿਕਾਲਾ ਪਿਆ। ਉਹ ਅਰਥ ਦੱਸ ਰਹੇ ਉਹਦੀ ਸਾਖੀ ਸੁਣੇ ਮਰਦਾਨੇ, ਜਦੋਂ ਉਹ ਕਈ ਦੇ ਕਹਿਣ ਕਰਕੇ ਵੀ ਮੇਰੇ ਭਰਤ ਨੂੰ ਰਾਜ ਭਾਗ, ਜਿਹੜਾ ਰਾਮ ਹੈ ਜਿਹਨੂੰ ਤੂੰ ਰਾਜ ਭਾਗ ਦੇਣਾ ਕਹਿੰਦਾ, ਇਹਨੂੰ 12 ਸਾਲ ਦਾ ਬਨੋਵਾਸ ਦੇ, 14 ਸਾਲ ਦੇਸ਼ ਨਿਕਲਾ ਹੋਵੇ ਇਸਨੂੰ। ਇਸ ਤਰ੍ਹਾਂ ਕਹਿੰਦੇ ਜਦੋਂ ਰਾਮ ਨੂੰ ਦੇਸ਼ ਨਿਕਾਲਾ ਹੋਇਆ, 12 ਸਾਲ ਦਾ ਬਨੋਵਾਸ ਜਾਣਾ ਪਿਆ, ਉਦੋਂ ਵੀ ਰੋਏ ਤਬ ਸ੍ਰੀ ਰਾਮ। ਸਵੇਰੇ ਰਾਮ ਜੀ ਕਹਿੰਦੇ ਤਾਂ ਮਰ ਕੇ ਰੋ ਪਏ ਸਨ। ਕ੍ਰਿਸ਼ਨ ਆਨ ਅਵਤਾਰ ਭਾਇ। ਵੇਖ ਲਾ ਮਰਦਾਨਿਆਂ, ਜਿਹੜਾ ਭਗਵਾਨ ਵਿਸ਼ਨੂੰ, ਉਹਨੇ ਵੀ ਆ ਕੇ ਅਵਤਾਰ ਧਾਰਿਆ, ਰਾਮ ਰੂਪ ਹੋਇਆ ਸੀ। ਜਪਤ ਜਗਤ ਜਿਹ ਨਾਮ। ਨਾਮ ਕਹਿੰਦੇ ਜਪਦੇ ਹੈ, ਉਹ ਕਹਿੰਦੇ ਉਹ ਭਗਵਾਨ ਵਿਸ਼ਨੂੰ ਨੇ ਵੀ ਮਾੜਾ ਕਰਮ ਕੀਤਾ ਸੀ ਕਿਸੇ ਰਿਖੀ ਨਾਲ, ਚ ਉਹ ਇਸ ਤਰ੍ਹਾਂ ਟਿੱਚਰ ਜੀ ਮਖੌਲ ਜਿਹਾ ਕੀਤਾ ਸੀ, ਜਿਸ ਕਰਕੇ ਫਿਰ ਉਹਨਾਂ ਨੂੰ ਰੋਣਾ ਪਿਆ ਸੀਤਾ ਪਿੱਛੇ। ਉਹ ਕਾਰਨ ਇੱਕ ਨਾਰਦ ਮੁਨੀ ਨੇ ਜੇ ਕਿਤੇ ਬ੍ਰਹਮਾ ਕੋਲ ਗੱਲ ਕੀਤੀ ਸੀ, ਮੈਂ ਇਸ ਤਰ੍ਹਾਂ ਵੀ ਕਾਮ ਵਾਸ਼ਨਾ ਨੂੰ ਫਤਿਹ ਕਰ ਲਿਆ। ਬ੍ਰਹਮਾ ਨੇ ਕਿਹਾ ਵੀ ਠੀਕ ਹੈ, ਤੂੰ ਨਾਰਦ ਮੁਨੀ ਹੈ ਤਪੀ ਹੈ, ਇਹ ਠੀਕ ਹੈ ਬਸ ਲਿਆ। ਇਹ ਸ਼ਿਵਜੀ ਕੋਲ ਵੀ ਗੱਲ ਕਰਤੀ, ਉਹਨੇ ਵੀ ਵਿਚਾਰ ਤਾਂ, ਕਹਿੰਦੇ ਵੀ ਰਿਉ ਤੂੰ ਜਪੀ ਤਪੀ ਹੈ, ਪਰ ਬਈ ਭਗਵਾਨ ਵਿਸ਼ਨੂੰ ਕੋਲ ਨਾ ਇਹੋ ਜਿਹੀ ਗੱਲ ਕਰੀ। ਕਹਿਣ ਲੱਗਾ ਉਹਨੂੰ ਤਾਂ ਜਾ ਕੇ ਜ਼ਰੂਰ ਦੱਸਾਂਗਾ। ਵਿਸ਼ਨੂੰ ਨੂੰ ਜਾ ਦੱਸਦਾ, ਕਹਿੰਦੇ ਜਿਵੇਂ ਕਾਮ ਨੂੰ ਫਤਿਹ ਕਰ ਲਿਆ। ਕਹਿੰਦੇ ਹਾਂ ਬਈ ਤੂੰ ਨਾਰਦ ਮੁਨੀ ਹੈ, 11 ਤਰ੍ਹਾਂ ਦੀ ਭਗਤੀ ਕਰਨ ਵਾਲਾ, ਤੂੰ ਨਾ ਕਰੇ ਤਾਂ ਹੋਰ ਕੌਣ ਕਰੂ। ਫਿਰ ਮਗਰੋਂ ਪ੍ਰੀਖਿਆ ਕਰਨ ਵਾਸਤੇ ਇਸ ਤਰ੍ਹਾਂ ਉਹ ਸੁੰਬਰ ਜਿਹਾ ਰਛ ਦਿੱਤਾ, ਅਤੇ ਜਦੋਂ ਨਾਰਦ ਮੁਨੀ ਉੱਥੇ ਜੇ ਆਇਆ, ਦੇਖਿਆ ਜੰਗਲ ਵਿੱਚ ਬੜਾ ਭਾਰੀ ਸ਼ਰਮ ਬਣੇ ਆਪਣੇ ਇਕੱਠ ਹੋਇਆ ਰਾਜਿਆਂ ਮਹਾਰਾਜਿਆਂ ਨੇ, ਪਤਾ ਚੱਲਿਆ ਵੀ ਕਿਵੇਂ ਕਹਿੰਦੇ ਇਹ ਰਾਜੇ ਨੇ ਸੁੰਬਰ ਰਚਿਆ ਆਪਣੀ ਲੜਕੀ ਦਾ, ਅਤੇ ਪਤਾ ਇਹ ਚੱਲਿਆ ਵੀ ਇਹਨੇ ਭਗਵਾਨ ਵਿਸ਼ਨੂੰ ਨਾਲ ਸ਼ਾਦੀ ਕਰਾਉਣੀ ਹੈ। ਫਿਰ ਖਿਆਲ ਆਇਆ ਵੀ ਚਲੋ ਆਪਾਂ ਵਿਸ਼ਨੂੰ ਕੋਲੋਂ ਉਹਨਾਂ ਦਾ ਸਰੂਪ ਮੰਗ ਲਈਏ, ਕੁਛ ਸਮੇਂ ਵਾਸਤੇ ਤਾਂ ਆਪਾਂ ਵਿਆਹ ਲਈਏ ਇਹਨੂੰ। ਵਾਪਸ ਮੁੜਿਆ ਨਾਰਦ ਜੀ, ਕਹਿਣ ਲੱਗੇ ਮਹਾਰਾਜ ਆਪ ਜੀ ਕਾ ਸਰੂਪ ਬਖਸ਼ੋ ਕੁਛ ਸਮੇਂ ਲਈ। ਉਹ ਕਹਿੰਦੇ ਲੈ ਲਾ ਰਿਸ਼ੀਆ, ਉਹ ਸਾਰਾ ਬਾਕੀ ਤਾਂ ਦੇ ਤਾ, ਮੂੰਹ ਬਾਂਦਰ ਤਾਂ ਲਾ ਤਾ ਵਿਸ਼ਨੂੰ ਨੇ। ਫਿਰ ਜਦੋਂ ਨਾਰਦ ਬੰਟਣ ਘੇਰਾ, ਵਿਸ਼ਨੂੰ ਭਗਵਾਨ ਦਾ ਰੂਪ ਆਇਆ ਉੱਥੇ, ਅਤੇ ਉਹ ਉੱਥੇ ਜੇ ਗਿੜੇ ਜੇ ਕੱਢੇ ਵੀ ਮੈਂ ਹੁਣ ਵਿਸ਼ਨੂੰ ਹੈ। ਉਹ ਮੂੰਹ ਦੇਖ ਕੇ ਗਾਂਹ ਲੰਘ ਜੇ, ਇਹ ਫਿਰ ਛਾਲ ਜੀ ਮਾਰ ਕੇ ਅੱਗੇ ਉੱਧਰ ਦੀ ਹੋ ਗਿਆ ਕੀਰੀ। ਫਿਰ ਉਹਨੇ ਕਿਹਾ ਪਹਿਲਾਂ ਮੂੰਹ ਤਾਂ ਦੇਖ ਲਾ ਆਪਣਾ। ਜਦੋਂ ਪਾਣੀ 'ਚ ਦੇਖਿਆ ਮੂੰਹ ਤੇ ਬਾਂਦਰ ਦਾ, ਕਹਿੰਦਾ ਵੀ 420 ਕਰ ਲਈ ਭਗਵਾਨ ਨੇ, ਬਾਂਦਰ ਮੂੰਹ ਦਾ ਲਾ ਤਾ। ਉਹ ਆਪ ਕਹਿੰਦੇ ਦੂਜੇ ਪਾਸੇ ਦੀ ਵਿਸ਼ਨੂੰ ਵਿਆਹ ਕੇ ਉਹਨੂੰ ਲੈ ਗਏ। ਫਿਰ ਕਹਿੰਦਾ ਚੰਗਾ ਤੂੰ ਵੀ ਅੱਜ ਮੇਰਾ ਬਾਂਦਰ ਦਾ ਮੂੰਹ ਜਿਹਾ ਲਾਇਆ ਨਾ, ਇਹਨਾਂ ਦੀ ਸਹਾਇਤਾ ਨਾਲ ਹੀ ਕਹਿੰਦੇ ਆਪਣੇ ਘਰ ਵਾਲੀ ਪਿੱਛੇ ਰੋਵੇਗਾ, ਇਹ ਸਹਾਇਤਾ ਕਰਨਗੇ। ਜਿਵੇਂ ਮੈਨੂੰ ਰੋਇਆ ਨਾ ਘਰ ਵਾਲੀ ਪਿੱਛੇ, ਤੂੰ ਵੀ ਰੋਣ ਵਾਲੀ ਪਿੱਛੇ ਰੋਵੇਗਾ। ਇਸ ਤਰ੍ਹਾਂ ਉਹ ਇੱਥੇ ਮਰਦਾਨੇ ਨੂੰ ਮਹਾਰਾਜ ਦੱਸਦੇ ਵੀ ਪੁਰਾਣਾਂ ਵਿੱਚ ਇਹ ਸਾਖੀ ਲਿਖੀ ਹੈ ਵੀ ਜਦੋਂ ਦੇਸ਼ ਨਿਕਾਲਾ ਹੋਇਆ ਉਦੋਂ ਵੀ ਰੋਜ ਹੋਏ, ਜਦੋਂ ਸੀਤਾ ਵਿਛੜ ਗਈ ਉਹ ਜੋਗੀ ਬਣ ਕੇ ਚੁੱਕ ਕੇ ਲੈ ਗਿਆ ਸੀ ਰਾਵਣ। ਇਸ ਤਰ੍ਹਾਂ ਕਹਿੰਦੇ ਉਹ ਬਈ ਸੀਤਾ ਗਵਾ ਕੇ ਰਾਮ ਜੀ ਵੀ ਰੋਏ। ਚੌਪਈ ਦਹਿ ਸਿਰ ਤੀਨ ਲੋਕ ਬਸ ਜਾ ਕੇ, ਰੋਵੈ ਦਹਿ ਸਿਰ ਲੰਕ ਗਵਾਏ, ਜਿਨ ਸੀਤਾ ਆਂਦੀ ਡੋਰੂ ਵਾਏ। ਇੱਕ ਇੱਕ ਤੁਕ ਦੇ ਵਿੱਚ ਜਾਂ ਦੋ ਤੁਕਾਂ ਵਿੱਚ ਹੀ ਸਾਰਾ ਉਹ ਪ੍ਰਸੰਗ ਹੈ ਸੰਖਿਪਤ ਨਾਲ। ਇਸ ਤਰ੍ਹਾਂ ਕਹਿੰਦੇ ਜਿਹੜਾ ਦਸ ਸਿਰਾਂ ਵਾਲਾ ਰਾਵਣ ਸੀ ਉਹ ਲੰਕਾ ਗਵਾ ਕੇ ਰੋਵੈ, ਦਹਿ ਸਿਰ ਤੀਨ ਲੋਕ ਬਸ ਜਾ ਕੇ। ਇਹ ਵੀ ਮਰਦਾਨੇ ਜਿਹੜਾ ਦਸਾਂ ਸਿਰਾਂ ਵਾਲਾ ਰਾਵਣ ਸੀ, ਜਿਹਦੇ ਤਿੰਨੇ ਲੋਕ ਅਧੀਨ ਸੀ, ਤਿੰਨਾਂ ਲੋਕਾਂ ਨੂੰ ਬਸ ਕੀਤਾ ਹੋਇਆ ਸੀ। ਬੰਦ ਸਾਲ ਮਹਿ ਕਾਲ ਸੁਤਾ ਕੇ, ਹੋਰ ਤਾਂ ਹੋਰ ਕੀ ਜਿਹੜਾ ਕਾਲ ਉਹਨੂੰ ਵੀ ਉਹਨੇ ਕੈਦ ਕੀਤਾ ਹੋਇਆ ਸੀ। ਕੰਚਨ ਦੇਸ਼ ਬਹੁਤ ਗ੍ਰਹਿ ਨਾਰੀ, ਜਿਹੜਾ ਕਹਿੰਦੇ ਸਾਰਾ ਇਲਾਕਾ ਕਹਿੰਦੇ ਸੋਨੇ ਦਾ, ਸੋਨੇ ਦਾ ਕਿਲਾ, ਲੰਕਾ ਗੜ ਸੋਨੇ ਕਾ ਪਿਆ। ਇਸੇ ਤਰ੍ਹਾਂ ਘਰ ਦੇ ਵਿੱਚ ਚੰਗੀਆਂ ਸੋਹਣੀਆਂ ਸੁਨੱਖੀਆਂ ਪਤਨੀਆਂ ਸਨ। ਚੁਰਾਏ ਲਈ ਜਨਕ ਕੁਮਾਰੀ, ਉਹਨੇ ਆਪਣੀ ਭੈਣ ਦੇ ਕਹਿਣ ਕਰਕੇ ਜੋ ਜਨਕ ਰਾਜੇ ਦੀ ਲੜਕੀ ਸੀਤਾ ਸੀ ਉਸਨੂੰ ਜੰਗਲ ਵਿੱਚ ਜਾ ਕੇ ਜੋਗੀ ਬਣ ਕੇ ਭਿਖਿਆ ਦਾ ਬਹਾਨਾ ਜਿਹਾ ਬਣਾ ਕੇ ਉਹਨੂੰ ਚੁਰਾ ਲਿਆਇਆ ਸੀ, ਚੁੱਕ ਲਿਆਇਆ ਸੀ। ਰਾਮ ਚੰਦ ਤਬ ਤੇਹ ਕੋ ਮਾਰਾ, ਕਹਿੰਦੇ ਰਾਮ ਚੰਦਰ ਜੀ ਨੇ ਉਹ ਸੀਤਾ ਪਿੱਛੇ ਉਹ ਰਾਵਣ ਨੂੰ ਮਾਰ ਮੁਕਾਇਆ। ਫਿਰ ਉਹ ਰੋਏ ਕਾ ਯੁੱਧ ਮਜਾਰਾ, ਇਸ ਵੇਲੇ ਰਾਵਣ ਕਹਿੰਦੇ ਜੰਗ ਯੁੱਧ ਵਿੱਚ ਜਦੋਂ ਡਿੱਗਿਆ ਫਿਰ ਰੋਇਆ ਵੀ ਆ ਭੈਣ ਪਿੱਛੇ ਲੱਗ ਕੇ ਮੈਂ ਰਾਮ ਜੀ ਨੇ ਪੰਗਾ ਲਿਆ, ਤੇ ਪਿੱਛੇ ਮਗਰ ਲੱਗ ਕੇ ਘਰ ਵਾਲੀ ਚੁੱਕ ਲਿਆਂਦੀ, ਨਾਲੇ ਮੇਰੀ ਜਾਨ ਗਈ ਨਾਲੇ ਮੇਰਾ ਰਾਜ ਭਾਗ ਗਿਆ। ਇਸ ਤਰ੍ਹਾਂ ਉਹਨਾਂ ਵੀ ਕਹਿੰਦੇ ਰੋਇਆ ਪਿਟਿਆ। ਕੰਚਨਪੁਰ ਕੋ ਪਤ ਅਸ ਰਾਵਣ, ਦੇਖ ਲਾ ਵੀ ਮਰਦਾਨੇ ਸੋਨੇ ਦੇ ਕਿਲੇ ਦਾ ਰਾਜ ਭਾਗ ਦਾ ਮਾਲਕ ਰਾਵਣ ਸੀ। ਰੰਚਕ ਮਿਲਿਓ ਨਾ ਮੁਖ ਤੇ ਹਿਤ ਪਾਵਨ, ਰਾਵਣ ਨੂੰ ਕਹਿੰਦੇ ਦਫਨਾਉਣ ਲੱਗੇ ਸੀ ਉਦੋਂ ਮੂੰਹ ਵਿੱਚ ਪਾਉਣ ਵਾਸਤੇ ਇੱਕ ਰੱਤੀ, ਪਰ ਉਸਦਾ ਨਾਮ ਮਿਲ ਸਕਿਆ ਕਿਉਂਕਿ ਰਾਮ ਜੀ ਨੇ ਵਾਹ ਲੰਕੇਸ਼ ਦੇ ਮਾਲਕ ਭੀਖਣ ਨੂੰ ਸਾਰਾ ਰਾਜ ਭਾਗ ਦੇ ਦਿੱਤਾ ਸੀ। ਹੁਣ ਰਾਜ ਭਾਗ ਦਾ ਮਾਲਕ ਸੀ ਉਹ ਤਾਂ ਹੁਣ ਮਦੋਦਰੀ ਜਿਹੜੀ ਹੈ ਰਾਵਣ ਦੇ ਘਰ ਵਾਲੀ ਮੰਗ ਨਹੀਂ ਸਕਦੀ ਸੀ। ਇਸ ਕਰਕੇ ਕਹਿੰਦੇ ਉਹ ਇੱਕ ਰੱਤੀ ਪਰ ਜਿਹੜਾ ਸੋਨਾ ਮੂੰਹ ਵਿੱਚ ਪਾਉਣ ਵਾਸਤੇ ਜਦੋਂ ਨਾ ਮਿਲ ਸਕਿਆ ਸਾਰੀ ਮਨੋਦਰੀ ਵੀ ਰੋਈ ਅਤੇ ਉੱਧਰ ਸਭ ਕੁਝ ਬਰਬਾਦ ਹੋ ਕੇ 1,00,000 ਪੂਰ 1,25,00,000 ਨੱਤੀ ਰਾਵਣ ਕਰ ਦਿਆ ਨਾ ਬਾਤੀ ਉਹ ਰੋਣ ਵੀ ਰੋਇਆ ਮਰਨ ਸਮੇਂ ਬਲੀ ਸਮਰੱਥ ਸਕਲ ਪਰਕਾਰਾ। ਇਸ ਤਰ੍ਹਾਂ ਕਹਿੰਦੇ ਭਾਵੇਂ ਰੋਣ ਜਿਹੜਾ ਸੀ ਸਭ ਤਰ੍ਹਾਂ ਕਰਕੇ ਬਲੀ ਸੀ, ਤਕੜਾ ਸੀ, ਕਾਲ ਨੂੰ ਪਾਵੇ ਨਾਲ ਮੌਤ ਨੂੰ ਵੀ ਅਧੀਨ ਕੀਤਾ ਹੋਇਆ ਸੀ। ਇਸ ਨੇ ਉਪਜੇ ਇਸ ਜੱਗ ਵਿੱਚ ਅਪਾਰਾ, ਇੱਕ ਨੀ ਦੋ ਨੀ ਮਰਦਾਨੇ ਇਸ ਸੰਸਾਰ ਵਿੱਚ ਇਹੋ ਜਿਹੇ ਬੇਅੰਤ ਬੇਅੰਤ ਪੈਦਾ ਹੋਏ। ਬਿਨਾਂ ਗਿਆਨ ਦੁੱਖ ਪਾਏ ਕਨੇਰਾ, ਬਿਨਾਂ ਪਰਮੇਸ਼ਰ ਦੇ ਗਿਆਨ ਤੋਂ ਉਹਨਾਂ ਨੇ ਬੜਾ ਭਾਰੀ ਦੁੱਖ ਪਾਇਆ। ਇੱਥੇ ਰਾਜੇ ਮਹਾਰਾਜੇ ਹੁੰਦੇ ਹਾਂ ਕਰਕੇ ਕੁਛ ਨ ਲਾਗੀ ਦੇਰਾ, ਕੋਈ ਦੇਰ ਨਹੀਂ ਲੱਗੀ, ਸਮਾਂ ਨਹੀਂ ਲੱਗਿਆ, ਸਭ ਆਪ ਇੱਥੋਂ ਕਰਕੇ ਕੁਛ ਕਰਕੇ ਚਲੇ ਗਏ। ਦੋਹਰਾ ਮਹਿ ਖਾਸੁਰ ਮਦ ਮਰਦਨੀ, ਇਸ ਤਰ੍ਹਾਂ ਇਹ ਜੋ ਮਰਦਾਨੇ ਦੇ ਬੇਨਤੀ ਕਰਨ ਤੋਂ ਕਿ ਮਹਾਰਾਜ ਜਿਹੜਾ ਸਲੋਕ ਹੈ ਇਹਦੇ ਅਰਥ ਵੀ ਕਰਕੇ ਸੁਣਾ ਦਿਓ। ਉਹ ਫਿਰ ਸਾਰੀਆਂ ਸਾਖੀਆਂ ਜਿਵੇਂ ਪੁਰਾਣਾਂ ਵਿੱਚ ਲਿਖੀਆਂ ਹੋਈਆਂ ਉਸ ਤਰ੍ਹਾਂ ਹੈ ਤਾਂ ਕਵੀ ਜੀ ਨੇ ਸਾਰਾ ਪ੍ਰਸੰਗ ਆਪਣੇ ਵੱਲੋਂ ਹੀ ਸੁਣਾਇਆ, ਸਲੋਕ ਦੇ ਅਰਥ ਕੀਤੇ, ਪਰ ਕਹਾਇਆ ਮਰਦਾਨੇ ਤੋਂ ਮਹਾਰਾਜ ਨੇ ਮੈਂ ਨੇ ਕਿਹਾ, ਕਿਉਂਕਿ ਕਵੀ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਇਤਿਹਾਸ ਲਿਖਿਆ ਇਹ ਸਾਰੇ ਪੁਰਾਣ ਸ਼ਾਸਤਰ ਸਿਮਰੀਆਂ ਉਪਦੇਸ਼ਾਂ ਪੜ੍ਹੇ ਹੋਏ ਸੀ, ਜਿਸ ਕਰਕੇ ਜਿੱਥੇ ਕਿੱਥੇ ਵੀ ਉਹ ਦੇਖਦੇ ਆ ਵੀ ਇੱਥੇ ਪੁਰਾਣਾਂ ਦੀ ਸਾਖੀ ਲੱਗ ਸਕਦੀ ਹੈ ਉੱਥੇ ਉਹ ਲਾ ਦਿੰਦੇ ਨੇ। ਇਹ ਸਲੋਕ ਵਿੱਚ ਹੁਣ ਸਾਰੇ ਪੁਰਾਣਾਂ ਦੀਆਂ ਜਿੰਨੀਆਂ ਸਾਖੀਆਂ ਜਿੰਨੀਆਂ ਮਰਜ਼ੀ ਕੋਈ ਲਾ ਲਓ ਉਹਨੀਆਂ ਲੱਗ ਜਾਂਦੀਆਂ, ਬਹੁਤ ਵੱਡੀਆਂ ਵੱਡੀਆਂ ਸਾਖੀਆਂ ਵੀ ਇਹਦੇ ਵਿੱਚ ਸੰਖੇਪਤ ਨਾਲ ਹੀ ਇੱਥੇ ਕਵੀ ਨੇ ਕਿਹਾ ਹੈ ਅਤੇ ਕਹਾਇਆ ਮਹਾਰਾਜ ਦੇ ਮੁੱਖ ਤੋਂ ਹੈ। ਇਸ ਤੋਂ ਅੱਗੇ ਉਹ ਜਿਵੇਂ ਸਾਖੀ ਆਏਗੀ, ਰੋਵੈ ਪਾਂਡਵ ਪਏ ਮਜੂਰ ਜਿਨ ਕੈ ਸਾਮੀ ਰਹਿਤ ਹਦੂਰ, ਇਹ ਸਾਖੀ ਜਿਵੇਂ ਪੁਰਾਣਾਂ ਵਿੱਚ ਜਾਂ ਭਾਗਵਤ ਪੁਰਾਣ ਵਿੱਚ ਲਿਖੀ ਹੋਈ ਹੈ ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਸੁਣ ਲਵਾਂਗੇ। ਹੁਣ ਇੱਥੇ ਸਮਾਪਤੀ ਹੈ ਜੀ। ਬਲੀ ਸਮਰੱਥ ਸਕਲ ਪਰਕਾਰਾ, ਉਪਜੇ ਇਸ ਜਗ ਬੀਚ ਅਪਾਰਾ, ਬਿਨਾਂ ਗਿਆਨ ਦੁੱਖ ਪਾਏ ਕਨੇਰਾ, ਕਰਗੇ ਕੂਚ ਨਾ ਲਾਗੀ ਦੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜੰਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਵੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਂ ਆਧਾਰ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾ ਰੱਖੋ ਹੀਏ ਪਰੋਇ, ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧਿ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਿਹਾ ਜਿਹੈ ਜੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇ ਬੰਦੇ ਪਾਰੇ ਉਤਾਰਨ ਹਾਰ, ਤੂੰ ਠਾਕੁਰ ਤੁਮ ਹੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇ ਤੁਮਰੀ ਕੇਰ